ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਕਰੁਣਾ ਐਨਕੀ ਚਰਨ ਕਵਲ ਲੇ ਤੂਰ ਨਿਜ ਮਨ ਮੁਕ ਰਹਿਮਾਂਜ ਕੈ ਕਹੋ ਕਥਾ ਰਸ ਰੂਰ ਸ੍ਰੀ ਗੁਰ ਕਰੁਣਾ ਐਨਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਬੇਨਤੀ ਬਿੰਦ ਕਿਰਪਾ ਨਾਲ ਬਖਸ਼ਿਸ਼ ਤੇ ਰਹਿਮਤ ਨਾਲ ਆਪਾਂ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਦਾਰ ਕਰਦੇ ਹੋਏ ਸਾ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦਾ ਕੀਰਤਨ ਸੁਣਦੇ ਹੋਏ ਅਤੇ ਨਾਲ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਕੇ ਲਾਹੇ ਲੈਂਦੇ ਹਾਂ। ਅੱਜ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸੰਗਤ ਰੂਪ ਵਿੱਚ ਜੁੜ ਰਹੀ ਹਾਂ। ਕੀਰਤਨ ਹੋ ਰਿਹਾ ਸੀ, ਆਪ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ, ਇਸ ਨੂੰ ਆਪਾਂ ਮੁੜ ਤੋਂ ਪ੍ਰਾਰੰਭ ਕੀਤਾ ਹੈ ਅਤੇ ਲੜੀਵਾਰ ਰੂਪ ਵਿੱਚ ਅੱਗੇ ਤੋਂ ਅੱਗੇ ਪ੍ਰਸੰਗ ਪੜ੍ਹਦੇ ਸੁਣਦੇ ਚਲੇ ਜਾ ਰਹੇ ਹਾਂ। ਜਿਸ ਤਰ੍ਹਾਂ ਨਵਾਬ ਦੇ ਮਨ ਦੇ ਵਿੱਚ ਜਿਹੜਾ ਤਰ੍ਹਾਂ ਤਰ੍ਹਾਂ ਦਾ ਫੁਰਨਾ ਫੁਰ ਰਿਹਾ ਹੈ, ਕਾਬਲ ਕੰਧਾਰ ਵਿੱਚ ਜਾ ਕੇ ਘੋੜੇ ਖੇਡ ਰਿਹਾ, ਉਹ ਜਾਣ ਕੇ ਗੁਰੂ ਮਹਾਰਾਜ ਨੇ ਕਿਹਾ ਵੀ ਇੱਥੇ ਸਰੀਰ ਜ਼ਰੂਰ ਹੈ, ਕਿਰਿਆ ਕਰ ਰਿਹਾ ਸੀ, ਪਰ ਜਿਸ ਮਨ ਨੇ ਨਵਾਜ ਗੁਜ਼ਾਰਨੀ ਸੀ ਉਹ ਮਨ ਤਾਂ ਕਾਬਲ ਕੰਧਾਰ ਵਿੱਚ ਕਰ ਰਿਹਾ ਸੀ। ਫਿੱਕਾ ਜੀ ਕੁਝ ਔਖਾ ਸੌਖਾ ਜਿਹਾ ਹੋਇਆ ਵੀ ਚਲੋ ਇਹ ਤਾਂ ਗਏ ਸੀ, ਮੈਂ ਤਾਂ ਇੱਥੇ ਸੀ ਨਾ। ਨਾਰਾ ਕਹਿੰਦੇ ਵੀ ਤੂੰ ਵੀ ਮਨ ਕਰਕੇ ਇੱਥੇ ਹੈ ਨਹੀਂ ਸੀ, ਤੇਰਾ ਮਨ ਵੀ ਘਰ ਦੇ ਵਿੱਚ ਤੜਕੇ ਘੋੜੀ ਸੋਈ ਹੈ, ਅਤੇ ਉਹ ਬਛੇਰਾ ਨਵਾਂ ਹੈ, ਨਿਆਣਾ ਹੈ, ਅਤੇ ਉਹ ਜਿੱਥੇ ਸੂਈ ਉੱਥੇ ਇੱਕ ਟੋਆ ਜਿਹਾ ਹੈ। ਤੇਰਾ ਮਨ ਬਛੇਰੇ ਮਗਰ ਫਿਰਦਾ ਰਿਹਾ ਵੀ ਕਿਤੇ ਉਹਦੇ ਵਿੱਚ ਡਿੱਕੇ ਟੋਏ ਜੇ ਲੱਤ ਲੁੱਤ ਨਾ ਵੀ ਟੁੱਟਦੀ, ਨੁਕਸਾਨ ਨਾ ਹੋ ਜਾਵੇ ਵਿਚਾਰੇ ਦਾ। ਤੂੰ ਕਿਹੜਾ ਇੱਥੇ ਮਨ ਕਰਕੇ ਹੈਗਾ ਸੀ? ਫਿਰ ਜਿਹੜਾ ਇਹ ਨਵਾਬ ਹੈ ਹੱਸ ਕੇ ਮੁਸਕਰਾ ਜੇ ਕਹਿਣ ਲੱਗਿਆ, ਕਾਜੀ ਹੁਣ ਸੱਚ ਬੋਲੀ ਵੀ ਇਹ ਮਨ ਇਹੀ ਸੀ ਨਾ। ਨਵਾਬ ਤੋਂ ਡਰਦਾ ਹੋਇਆ ਫਿਰ ਸੱਚ ਬੋਲੇ, ਗੱਲ ਤਾਂ ਐਵੇਂ ਹੈ ਜੀ, ਸਵੇਰੇ ਕੁੜੀ ਛੋਈ ਹੈ, ਬਛੇਰਾ ਵੀ ਹੈਗਾ ਉਹਦਾ, ਅਤੇ ਜਿੱਥੇ ਬੰਨੀ ਹੋਈ ਉਹਦੇ ਨੇੜੇ ਵੀ ਟੋਆ ਵੀ ਹੈਗਾ ਡੂੰਘਾ ਜਿਹਾ, ਵੀ ਮਨ ਤਾਂ ਉੱਥੇ ਫਿਰਦਾ ਰਿਹਾ ਵੀ ਉਹ ਇਸ ਤਰ੍ਹਾਂ ਨਾ ਹੋ ਜਾਏ ਕਿਤੇ ਨੁਕਸਾਨ ਨੁਕਸਾਨ, ਵਿਚਾਰਾ ਨਿਆਣਾ ਹੈ। ਇਹ ਸੱਚ ਕਹਿੰਦੇ ਹੈ। ਉਸ ਵੇਲੇ ਫਿਰ ਨਵਾਬ ਤਾਂ ਸਤਿਗੁਰੂ ਅੱਗੇ ਝੁੱਕ ਗਿਆ ਹੈ, ਕਹਿਣ ਲੱਗਿਆ ਮਹਾਰਾਜ ਜੋ ਪਹਿਲਾਂ ਬਿਨਾਂ ਜਾਣੇ ਤੋਂ ਆਪ ਜੀ ਨੂੰ ਮੈਂ ਕੁਝ ਘਰ ਵਿੱਚ ਆ ਕੇ ਕਬਾਬ ਕਹਿ ਦਿੱਤੇ, ਉਹ ਬਖਸ਼ ਲਓ, ਅਤੇ ਆਪਣਾ ਜਾਣ ਕੇ ਮੈਨੂੰ ਸਭ ਉਪਦੇਸ਼ ਦੇਵੋ ਜੀ। ਫਿਰ ਮੇਹਰ ਦੇ ਘਰ ਵਿੱਚ ਆ ਗਏ ਸਤਿਗੁਰੂ ਜੀ ਨੇ, ਇਹਨੂੰ ਨਾਮ ਦਾ ਜਪ ਦਾ ਉਪਦੇਸ਼ ਦਿੱਤਾ ਵੀ ਅੰਮ੍ਰਿਤ ਵੇਲੇ ਨਾ ਧੋ ਕੇ ਤੂੰ ਵਾਹਿਗੁਰੂ ਨਾਮ ਜਪਿਆ ਕਰ, ਗਰੀਬਾਂ ਦੀ ਮਦਦ ਕਰਿਆ ਕਰ, ਇਸ ਤਰ੍ਹਾਂ ਤੇਰਾ ਲੋਕ ਪ੍ਰਲੋਕ ਸੁਖੀ ਸੇਲਾ ਹੋ ਜਾਏਗਾ। ਇਸ ਤਰ੍ਹਾਂ ਇਹ ਜਿਹੜਾ ਨਵਾਬ ਉਸਨੂੰ ਨਿਹਾਲ ਕਰਕੇ ਸਤਿਗੁਰੂ ਜੀ ਆਪਣੇ ਵੱਡੀ ਭੈਣ ਦੇ ਘਰ ਵਿੱਚ ਆ ਪਹੁੰਚੇ। ਦੇਖ ਕੇ ਦੋਵਾਂ ਜੀਆਂ ਨੇ ਸਤਿਕਾਰ ਕੀਤਾ, ਸੋਹਣੇ ਪਣਗ 'ਤੇ ਬਿਠਾਇਆ ਹੈ, ਜਿਵੇਂ ਉੱਥੇ ਮਸੀਤ ਵਿੱਚ ਗੱਲਬਾਤ ਹੋਈ। ਉਹ ਭੈਣ ਨੇ ਪੁੱਛ ਪੜਤਾਲ ਕੀਤੀ, ਫਿਰ ਸਤਿਗੁਰੂ ਜੀ ਨੇ ਜ਼ਿਆਦਾ ਕਹਿਣ ਕਰਕੇ ਫਿਰ ਸਾਰੀ ਦੱਸ ਦਿੱਤੀ। ਨਾਲ ਇਹ ਵੀ ਕਿਹਾ ਵੀ ਪਤਾ ਨਹੀਂ ਇਹ ਚੰਗੀ ਹੋਈ ਗੱਲ ਹੈ ਕਿ ਮਾੜੀ ਗੱਲ ਹੋਈ ਹੈ। ਜੈ ਰਾਮ ਜੀ ਕਹਿਣ ਲੱਗੇ, ਮਹਾਰਾਜ ਆਪਦੀ ਕੀਤੀ ਹੋਈ ਜਿਹੜੀ ਗੱਲ ਹੈ, ਮਾੜੀ ਭਲਾ ਕਿਵੇਂ ਹੋ ਸਕਦੀ ਹੈ? ਮਾੜੀਆਂ ਗੱਲਾਂ ਤਾਂ ਅਸੀਂ ਕਰਨ ਵਾਲੇ ਹਾਂ, ਆਪ ਤੋਂ ਜੋ ਕੁਛ ਹੁੰਦਾ ਉਹ ਚੰਗਾ ਹੀ ਹੁੰਦਾ ਹੈ, ਭਲਾ ਹੀ ਹੁੰਦਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਜਦੋਂ ਇਹ ਨਿਹਾਲ ਕਰਕੇ ਵਾਪਸ ਭੈਣ ਦੇ ਘਰ ਆਏ, ਜੈ ਰਾਮ ਨਾਲ ਜੋ ਬਚਨ ਵਿਲਾਸ ਹੋਏ, ਪ੍ਰੇਮ ਪਿਆਰ ਦੇ ਵਿੱਚ ਲੀਨ ਹੋਇਆ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰੇ ਸਰਵਣ ਕੀਤੇ ਹੀ ਹੈ। ਅੱਜ ਅੱਗੇ ਪ੍ਰਸੰਗ ਆ ਰਿਹਾ ਹੈ, ਜਿਵੇਂ ਮੂਲਾ ਇੱਥੇ ਆਇਆ ਹੋਇਆ ਸੀ, ਫਿਰ ਇਹਦੇ ਘਰਵਾਲੀ ਚੰਦੂ ਰਾਣੀ ਵੀ ਇਹਨਾਂ ਨੂੰ ਆ ਪਹੁੰਚੀ, ਜਿਵੇਂ ਦੋਵੇਂ ਜੀ ਇਕੱਠਿਆਂ ਹੋ ਕੇ ਫਿਰ ਨਾਨਕੀ ਦੇ ਜੈ ਰਾਮ ਨਾਲ ਆ ਕੇ ਲੜੇ ਭਿੜੇ, ਜਿਵੇਂ ਸੰਸਾਰੀ ਲੋਕ ਹੀ ਕੁਛ ਕਰਦੇ ਕਰਾਉਂਦੇ ਹੁੰਦੇ ਹੈ। ਕਵੀ ਨੇ ਐਨ ਹੂਬ ਹੂ ਆਪਣੀ ਕਾਵਿ ਰਚਨਾ ਵਿੱਚ ਛੰਦਾਬੰਦੀ ਵਿੱਚ ਨਕਸ਼ਾ ਖਿੱਚਿਆ ਹੈ। ਉਹ ਹੈ ਵੀ ਜਿਹੜੇ ਅਗਿਆਨੀ ਲੋਕ, ਬੇਸਮਝ ਲੋਕ, ਜਿਨ੍ਹਾਂ ਨੂੰ ਪਰਮਾਰਥ ਦੀ ਵਿਚਾਰ ਹੈ ਨਹੀਂ ਹੈ, ਉਹ ਫਿਰ ਜਿਹੜੇ ਭਲੇ ਲੋਕ ਉਹਨਾਂ ਨਾਲ ਇਹੋ ਜਿਹੀ ਵਰਤ ਵਰਤਾ ਕਰਦੇ, ਇਹੋ ਜਿਹੀ ਉਹਨਾਂ ਨੂੰ ਖੋਟੇ ਬਚਨ ਬੋਲਦੇ ਹੁੰਦੇ। ਸੋ ਮਹਾਰਾਜ ਨੇ ਆਪਣੇ ਦੁਆਰਾ ਜਾਣੀ ਦੂਜਿਆਂ ਨੂੰ ਉਹ ਸਮਝਾਇਆ ਬੁਝਾਇਆ ਵੀ ਜਿਹੜੇ ਅਗਿਆਨੀ ਲੋਕ ਉਹਨਾਂ ਨੇ ਤੁਹਾਨੂੰ ਇਸ ਰਸਤੇ ਚੱਲਦਿਆਂ ਆ ਪੁੱਠਾ ਸਿੱਧਾ ਬੋਲਣਾ ਹੈ, ਤੁਸੀਂ ਚੁੱਪ ਚਾਪ ਹੋ ਕੇ ਆਪਣਾ ਜਿਹੜਾ ਰਸਤਾ ਉਹ ਨਹੀਂ ਛੱਡਣਾ, ਉਸ ਮੰਜ਼ਿਲ 'ਤੇ ਪਹੁੰਚਣਾ ਹੈ, ਤੁਹਾਡੀ ਜਿੱਤ ਹੋਏਗੀ। ਉਹ ਅਖੀਰੀ ਅਗਿਆਨੀ ਹਾਰ ਜਾਣਗੇ, ਉਹ ਵੀ ਤੁਹਾਡੇ ਚਰਨੀ ਅਖੀਰੀ ਪੈ ਜਾਣਗੇ ਦੇਖ ਦੂਖ ਕੇ, ਜਿਵੇਂ ਮਾਂ ਪਿਓ ਵੀ ਪੈ ਗਏ ਸੀ, ਇਹ ਸੱਸ ਸਹੁਰਾ ਵੀ ਅਖੀਰੀ 'ਤੇ ਸਤਿਗੁਰੂ ਚਰਨਾਂ 'ਤੇ ਢਹਿ ਪਏ ਸੀ। ਪਹਿਲਾਂ ਗਿਆਨ ਬਸ ਹੋਇਆ, ਜਿਹੜਾ ਕੋਈ ਨਹੀਂ ਕਹਿਣਾ ਉਹ ਵੀ ਵੇਖ ਲਓ, ਪਰਮੇਸ਼ਰ ਗੁਰੂ ਨਾਨਕ ਸਾਹਿਬ ਹੈ। ਭਾਵ ਹੈ ਵੀ ਜਿਹੜੇ ਅਗਿਆਨੀ ਲੋਕ ਹੈ, ਇਹ ਤਾਂ ਰੱਬ ਵੀ ਘਰੇ ਆ ਜਾਏ ਨਾ, ਉਹਨੂੰ ਵੀ ਗਾਲਾਂ ਕੱਢ ਦਿੰਦੇ। ਇਹ ਬਾਕੀ ਤਾਂ ਗੱਲ ਕਿਹੜੀ ਹੈ, ਇਸ ਤਰ੍ਹਾਂ ਇਹ ਜਾਣੀ ਇਹ ਪਰਮਾਰਥ ਦੇ ਰਸਤੇ ਚੱਲਣ ਵਾਲਿਆਂ ਨੂੰ ਸਮਝਾਇਆ ਬੁਝਾਇਆ ਵੀ ਜੇ ਤੁਹਾਡੇ ਮਾਂ ਪਿਓ ਵੀ ਜਾਂ ਤੁਹਾਡੇ ਸੱਸ ਸਹੁਰਾ ਵੀ ਇਸ ਰਸਤੇ ਚੱਲਦਿਆਂ ਹੋਇਆਂ ਤੁਹਾਨੂੰ ਆਹ ਕੁਛ ਕਹਿਣ, ਤੁਸੀਂ ਪਰਵਾਹ ਨਹੀਂ ਕਰਨੀ ਹੈ। ਉਹ ਆਪਣੇ ਦੁਆਰਾ ਗੁਰੂ ਨਾਨਕ ਸਾਹਿਬ ਜੀ ਨੇ ਆਹ ਸਾਰਾ ਕੁਛ ਕਰ ਕਰਾ ਕੇ ਸਿੱਖਿਆ ਬਖਸ਼ੀ ਹੈ। ਉਹਨੇ ਮੂਲ ਚੰਦ ਅਤੇ ਚੰਦੋ ਰਾਣੀ ਭਲਾ ਕੀ ਸੀ ਅਤੇ ਮਹਾਰਾਜ ਉਹ ਇੱਕ ਸੁਣਾਉਂਦੇ, ਉਹਨਾਂ ਨੂੰ ਸੱਤ ਵੀ ਸੁਣਾਉਂਦੇ ਅਤੇ ਕੋਈ ਉਹਨਾਂ ਨੂੰ ਗੱਲ ਆ ਨਹੀਂ ਸਕਦੀ ਸੀ ਅਗਿਆਨੀਆਂ ਨੂੰ। ਉਹ ਇਸ ਕਰਕੇ ਉਹ ਸਾਨੂੰ ਸਿੱਖਿਆ ਦੇਣ ਵਾਸਤੇ ਸੰਸਾਰੀਆਂ ਨੂੰ ਸਤਿਗੁਰੂ ਸਾਹਿਬ ਜੀ ਨੇ ਐਸਾ ਕੁਛ ਇੱਕ ਕੌਤਕ ਜਸ ਕੀਤਾ, ਲੀਲਾ ਜੀ ਕੀਤੀ ਹੈ। ਉਹ ਸੁਣਿਆ ਆਪਾਂ ਪ੍ਰਸੰਗ, ਜਿਵੇਂ ਅੱਗੇ ਆ ਰਿਹਾ ਹੈ ਪ੍ਰਸੰਗ, ਉਹ ਜਿਵੇਂ ਆਉਂਦਾ ਆਪਾਂ ਸ਼ਰਧਾ ਭਾਵਨਾ ਨਾਲ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਕਰੁਣਾ ਐਨਕੀ। ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਦੀ ਜਿਹੜੀ ਧੂੜ ਹੈ ਉਹਦਾ ਮਹਿਮਾ ਦਾ ਮੰਗਲ ਕਰਕੇ ਮਹਾਨਤਾ ਦੱਸ ਕੇ ਫਿਰ ਅੱਗੇ ਪ੍ਰਸੰਗ ਸ਼ੁਰੂ ਕਰ ਰਿਹਾ ਹੈ। ਸਵਾਏ ਮਾਨਯੋਗ ਗੁਰੂ ਨਾਨਕ ਸਾਹਿਬ ਜੀ ਜੋ ਕਿਰਪਾ ਦੇ ਘਰ ਹਨ, ਕਿਰਪਾਲਤਾ ਕਰਨ ਵਾਲੇ ਹਨ। ਚਰਨ ਕਵਲ ਲੇ ਧੂਰ, ਚਰਨਾਂ ਕਮਲਾਂ ਦੀ ਮੈਂ ਪ੍ਰਤੱਖ ਵੀ ਧੂੜੀ ਲੈ ਕੇ ਅਥਵਾ ਸ਼ਰਧਾ ਰੂਪ ਧੂੜ ਲੈ ਕੇ ਨਿਜ ਮਨ ਮੁਖ ਰਹਿਮਾਨ ਜਿਕੈ। ਜਿਹੜਾ ਮੇਰਾ ਕਵੀ ਦਾ ਆਪਣਾ ਮਨ ਹੈ ਇਹ ਮੁਕਰੈ ਸ਼ੀਸ਼ੇ ਵਰਗਾ, ਇਹ ਮੇਰਾ ਸ਼ੀਸ਼ਾ ਛਿੰਦਾ ਜਾ ਲੱਗ ਹੱਥ ਲੱਗ ਕੇ ਅਤੇ ਉਹਦੇ ਉੱਪਰ ਧੱਬੇ ਜਿਹੇ ਲੱਗ ਜਾਂਦੇ ਆ, ਫਿਰ ਉਹ ਕਾਲਾ ਜਿਹਾ ਹੋ ਜਾਂਦਾ ਮੂੰਹ, ਫਿਰ ਸਾਫ ਨਹੀਂ ਦਿਸਦਾ ਹੁੰਦਾ। ਸੰਧਿਆਈ ਕਰਕੇ ਉੱਪਰ ਮੈਲ ਜਿਹੀ ਲੱਗਣ ਕਰਕੇ, ਇਸ ਕਰਕੇ ਕਹਿੰਦੇ ਜਿਹੜਾ ਮੇਰਾ ਮਨ ਹੈ ਅਹੂੰ ਬੁੱਧ ਮਨਪੂਰ ਸੰਧਿਆਈ, ਜਿਵੇਂ ਬਾਣੀ ਵਿੱਚ ਜਿਹੜੀ ਅਹੂੰ ਅਹੂੰ ਬੁੱਧੀ ਵਾਲੀ ਹੈ, ਇਹ ਕਹਿੰਦੇ ਪੂਰੀ ਸੰਧਿਆਈ ਹੈ ਮਨ ਨੂੰ ਲੱਗੀ। ਜਿਵੇਂ ਉਹ ਫਿਰ ਜਿੰਨੀ ਅਹੂੰ ਬੁੱਧੀ ਹੋਊਗੀ ਉਨਾ ਜ਼ਿਆਦਾ ਬੇਸਮਝ ਅਗਿਆਨੀ ਮਨੁੱਖ ਹੋਊ, ਜਿੰਨੀ ਹਉਮੈ ਜ਼ਿਆਦਾ ਕਰਦਾ ਹੈ। ਇਸ ਤਰ੍ਹਾਂ ਮਨ ਰੂਪੀ ਸ਼ੀਸ਼ੇ ਨੂੰ ਇਹ ਧੱਬੇ ਲੱਗ ਜਾਂਦੇ, ਜਿਸ ਕਰਕੇ ਆਤਮਾ ਰੂਪੀ ਜਿਹੜਾ ਮੁੱਖ ਹੈ ਉਹ ਸਵੈ ਸਰੂਪੀ ਮੁੱਖ ਹੈ, ਉਹਦੇ ਦਰਸ਼ਨ ਨਹੀਂ ਹੁੰਦੇ, ਉਹ ਸਾਫ ਸਾਫ ਨਹੀਂ ਸਾਖਿਆਤਕਾਰ ਦਿਸਦਾ ਹੈ। ਕਵੀ ਜੀ ਕਹਿੰਦੇ ਆਪਣਾ ਜਿਹੜਾ ਮੇਰਾ ਮਨ ਹੈ ਉਹ ਬੁੱਧੀ ਕਰਕੇ ਥਿੰਦਾ ਹੋਇਆ ਧੱਬੇ ਪਏ ਹੈ, ਇਹਨੂੰ ਮਾਂਜ ਕਰਕੇ ਸਾਫ ਕਰਕੇ ਮਨ ਨੂੰ ਜੇ ਉਹ ਸੰਧਿਆਈ ਜਿਹੜੇ ਨਾ ਉਹ ਧੂੜ ਜਿਹੀ ਲੈ ਕੇ ਪਾਊਡਰ ਜਿਹਾ ਲੈ ਕੇ ਸ਼ੀਸ਼ੇ ਨੂੰ ਸਾਫ ਕਰ ਦਿੰਦੇ ਹੈ, ਫਿਰ ਉਹਦੇ ਵਿੱਚ ਸੋਹਣਾ ਅਕਸ਼ ਮੁੱਖ ਦਾ ਪ੍ਰਭਾਸ਼ ਵਧੀਆ ਦਿਸਦਾ, ਸਾਫ਼ ਸੁਥਰਾ ਚਿਹਰਾ ਦਿਸਦਾ ਹੈ। ਉਹ ਆਪਣੇ ਮਨ ਰੂਪੀ ਸ਼ੀਸ਼ੇ ਨੂੰ ਗੁਰੂ ਕੇ ਚਰਨਾਂ ਕਮਲਾਂ ਦੀ ਜਿਹੜੀ ਧੂੜ ਹੈ ਉਹਦੇ ਨਾਲ ਮਾਂਜ ਕੇ ਉਹਦੇ ਨਾਲ ਸਾਫ ਕਰਕੇ ਕਹੋ ਕਥਾ ਰਸ ਰੂਰ। ਗੁਰੂ ਨਾਨਕ ਸਾਹਿਬ ਜੀ ਦੀ ਬਾਗੀ ਕਥਾ ਕਹਿੰਦੇ ਬੜੀ ਰਸ ਵਾਲੀ ਹੈ ਅਤੇ ਬਹੁਤ ਸੁੰਦਰ ਹੈ, ਪ੍ਰੇਮਮਈ ਕਥਾ ਹੈ, ਰਸ ਨਾਲ ਭਰੀ ਹੈ। ਮੈਂ ਕਹਿੰਦਾ ਹਾਂ ਚੌਪਈ ਬਾਲੇ ਕੋ ਮੁਖ ਸਸ਼ ਹੈ ਸੁਦਾਸੀ। ਗੁਰੂ ਅੰਗਦ ਸਾਹਿਬ ਜੀ ਭਾਈ ਬਾਲਾ ਜੀ ਦਾ ਜਿਹੜਾ ਮੁੱਖ ਹੈ, ਕਵੀ ਕਹਿ ਰਿਹਾ ਆਪਣੇ ਵੱਲੋਂ ਵੇ ਸਰੋਤੇ ਜਨੋ, ਭਾਈ ਬਾਲਾ ਦਾ ਜਿਹੜਾ ਮੁੱਖ ਹੈ ਉਹ ਤਾਂ ਪੂਰਨਮਾਸੀ ਦੇ ਚੰਦਮਾ ਦੇ ਵਰਗਾ ਹੈ। ਕਹਿਤ ਕਥਾ ਸ੍ਰੀ ਅੰਗਦ ਪਾਸੀ। ਗੁਰੂ ਅੰਗਦ ਸਾਹਿਬ ਜੀ ਦੇ ਪਾਸ ਬੈਠਾ ਭਾਈ ਬਾਲਾ ਜੀ ਆਪਣੇ ਚੰਦਰਮਾ ਵਰਗੇ ਮੁੱਖ ਤੋਂ ਅੰਮ੍ਰਿਤ ਵਰਗੀ ਜਿਹੜੀ ਕਥਾ ਗੁਰੂ ਨਾਨਕ ਸਾਹਿਬ ਜੀ ਹੈ ਉਹ ਕਹਿੰਦਾ ਹੈ ਪ੍ਰੇਮ ਮਗਨ ਕਬ ਕਬ ਹੋਏ ਜਾਵੇ ਹੈ। ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਵਰਗੀ ਕਥਾ ਸੁਣਦੇ ਸੁਣਦੇ ਕਦੇ ਕਦੇ ਪ੍ਰੇਮ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਲੱਗ ਹੈ ਸਮਾਧ ਅਡੋਲ ਸੁਹਾਵੇ ਹੈ, ਮਹਾਰਾਜ ਦੀ ਅਡੋਲ ਸਮਾਧੀ ਲੱਗ ਜਾਂਦੀ ਹੈ, ਇਉਂ ਅਡੋਲ ਸਮਾਧੀ ਵਿੱਚ ਬੈਠੇ ਸਤਿਗੁਰੂ ਸਜਦੇ ਹਨ। ਬਾਹਰੋਂ ਬਿਲੋਚਨ ਖੁੱਲ੍ਹ ਜਬ ਹੀ, ਫਿਰ ਜਦੋਂ ਕੋਈ ਸਮਾਧੀ ਖੁੱਲ੍ਹਦੀ ਹੈ ਆਪ ਜੀ ਜਦੋਂ ਨੇਤਰ ਖੋਲਦੇ ਹਨ ਬਾਲਾ ਕਹਿਣ ਲਗਾ ਪੁੰਨ ਤਬ ਹੀ ਭਾਈ ਬਾਲਾ ਜੀ, ਫਿਰ ਗੁਰੂ ਨਾਨਕ ਸਾਹਿਬ ਜੀ ਦੀ ਅਗਲੀ ਜਿਹੜੀ ਕਥਾ ਉਹ ਕਹਿਣ ਲੱਗ ਪੈਂਦਾ, ਸੁਣਾਉਣ ਲੱਗ ਪੈਂਦਾ ਸਤਿਗੁਰਾਂ ਨੂੰ। ਕਰਨ ਪੁੱਟਨ ਸੰਗ ਪੀਵੈ ਸਰੋਤੇ, ਜਿੰਨੇ ਜਿਹੜੇ ਕੋਈ ਸਰੋਤੇ ਆ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੀਵਾ ਜੀ, ਭਾਈ ਭਗੀਰਥ ਵਰਗੇ ਸਾਰੇ ਕੰਨਾਂ ਰੂਪੀ ਡੋਨਿਆਂ ਨਾਲ ਅੰਮ੍ਰਿਤ ਰੂਪ ਜਿਹੜੀ ਕਥਾ ਹੈ ਸੁਣ ਰੂਪ ਛਕਦੇ ਹਨ। ਅਮੀ ਸਮਾਨ ਤ੍ਰਿਪਤ ਨਹਿ ਹੋਤੇ, ਅੰਮ੍ਰਿਤ ਦੇ ਸਮਾਨ ਹੈ ਗੁਰੂ ਨਾਨਕ ਦੀ ਕਥਾ ਨੂੰ ਸੁਣ ਰੂਪ ਛਕ ਛਕ ਕੇ ਤ੍ਰਿਪਤ ਨਹੀਂ ਹੁੰਦੇ, ਰੱਜਦੇ ਨਹੀਂ ਹਨ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸ੍ਰੀ ਨਾਨਕ ਕਿੰਕਰ ਸੁਖ ਰਾਸਾ। ਸੋਭਾ ਵਾਲੇ ਗੁਰੂ ਨਾਨਕ ਸਾਹਿਬ ਹੈ, ਦਾਸਾਂ ਨੂੰ ਸਮੂਹ ਸੁਖ ਬਖਸ਼ਣ ਵਾਲੇ ਹਨ। ਰਹਿ ਬੈਸ ਪੁਨ ਸੁਸਾ ਅਵਾਸਾ। ਭਾਈ ਬਾਲਾ ਜੀ ਕਹਿੰਦੇ ਆ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਸ ਤਰ੍ਹਾਂ ਨਵਾਬ ਨੂੰ ਨਿਹਾਲ ਕਰਕੇ ਫਿਰ ਆਪਣੇ ਘਰ ਦੇ ਵਿੱਚ ਹੀ ਬੈਠੇ ਰਹਿੰਦੇ ਹਨ, ਭੈਣ ਦੇ ਘਰ ਵਿੱਚ ਹੀ ਟਿਕੇ ਰਹਿੰਦੇ ਹਨ। ਜਨ ਬੈਰਾਗ ਧਾਰ ਨਿਜ ਦੇਹਾ। ਜਾਣੀ ਕਹਿੰਦੇ ਜਿਹੜਾ ਬੈਰਾਗ, ਉਸਨੇ ਆਪਣਾ ਗੁਰੂ ਨਾਨਕ ਦਾ ਸਰੀਰ ਧਾਰਨ ਕੀਤਾ ਹੋਇਆ ਹੈ। ਪ੍ਰਗਟ ਦਿਖਾਵਤ ਜਗਤ ਅਨੇਹਾ। ਸੰਸਾਰ ਦੇ ਲੋਕਾਂ ਨੂੰ ਪ੍ਰਗਟ ਤੌਰ ਤੇ ਜਿਹੜਾ ਵਿਰਾਗ ਹੈ ਉਹ ਆਪਣੀ ਨਿਰਮੋਹਤਾ ਜਣਾ ਰਿਹਾ ਹੈ। ਕਿਦੋਂ ਸ਼ਾਂਤ ਰਸ ਧਾਰ ਸਰੂਪਾ। ਬਾਬਾ ਕਹਿੰਦੇ ਜਿਹੜਾ ਸ਼ਾਂਤ ਰਸ ਹੈ ਉਸੇ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ ਹੋਇਆ ਹੈ। ਭਾਵ ਦਿਖਾਵੈ ਨਿਜ ਅਨਰੂਪਾ। ਆਪਣੇ ਕਹਿੰਦੇ ਅਨੁਸਾਰ ਦਾ ਆਪਣਾ ਜਿਹੜਾ ਭਾਵ ਹੈ ਉਹਨੂੰ ਕਹਿੰਦੇ ਪ੍ਰਗਟ ਕਰਕੇ ਦਿਖਾ ਰਿਹਾ। ਜਿੱਥੇ ਸ਼ਾਂਤ ਰਸ ਹੁੰਦਾ ਉੱਥੇ ਉਹਦਾ ਭਾਵ ਬੈਰਾਗ ਹੁੰਦਾ, ਜਿੱਥੇ ਸ਼ਾਂਤ ਰਸ ਆਏਗਾ ਉੱਥੇ ਨਾਲ ਉਹਦਾ ਭਾਵ ਬੈਰਾਗ ਆ ਜਾਏਗਾ, ਮਨੁੱਖ ਬਰਾਗੀ ਹੋ ਜਾਏਗਾ, ਘਰ ਤੋਂ ਉਪਰਾਮ ਹੋ ਜਾਏਗਾ। ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਾਂਤ ਰਸ ਹੈ, ਮਨੋਂ ਆਪਣਾ ਜਿਹੜਾ ਭਾਵ ਹੈ ਉਹ ਕੀ ਹੈ, ਬੈਰਾਗ ਹੈ, ਉਹਨੂੰ ਕਹਿੰਦੇ ਆਪਣਾ ਦਿਖਾ ਰਿਹਾ ਆਪ ਹੀ ਅਨੁਸਾਰੀ ਹੋ ਕੇ। ਕਿਦੋਂ ਧਰਿਓ ਉਪਕਾਰ ਸਰੀਰਾ। ਅਸਵਾ ਜਿਹੜਾ ਪਰਉਪਕਾਰ ਹੈ ਉਸੇ ਨੇ ਗੁਰੂ ਨਾਨਕ ਸਾਹਿਬ ਦਾ ਸਰੀਰ ਧਾਰਨ ਕੀਤਾ ਹੋਇਆ ਹੈ। ਨਿਜ ਤਾਰਨ ਕੋ ਗੁਣ ਨਰ ਤਾਰਨ ਕੋ ਗੁਣੀ ਗਹੀਰਾ। ਗੁਣਾਂ ਦੇ ਗਹੀਰਾ ਸਤਿਗੁਰੂ ਉਹਨਾਂ ਨੇ ਲੋਕਾਂ ਨੂੰ ਤਾਰਨ ਵਾਸਤੇ ਦੋਹਰਾ ਸਿਰ ਪਰ ਨੁਕਤਾ ਹੈ ਜੁਗਲ ਗਜ। ਗੁਰੂ ਨਾਨਕ ਸਾਹਿਬ ਮਹਾਰਾਜ ਸੀਸ ਉੱਪਰ ਦੋਕ ਗਜਦਾ ਕਹਿੰਦੇ ਇਸ ਤਰ੍ਹਾਂ ਉਹ ਸਾਫਾ ਜਿਹਾ ਬਣਿਆ ਹੈ। ਖਫਨੀ ਘਰ ਬਾਰ ਚੀਰ, ਗਲ ਦੇ ਵਿੱਚ ਖਫਨੀ ਜੀ ਪਾਈ ਹੈ ਸੇਠ ਬਸਤਰ ਦੀ। ਸੰਭਿਆਨਾ ਸੁੰਦਰ ਸਜੈ, ਉੱਪਰ ਜਿਹੜਾ ਚਾਦਰਾ ਜਿਹਾ ਲਿਆ ਮਹਾਰਾਜ ਦੇ ਸਜਦਾ ਹੈ। ਧਰਿਓ ਸੁਬੇਖ ਸਰੀਰ, ਇਸ ਤਰ੍ਹਾਂ ਦਾ ਮਹਾਰਾਜ ਨੇ ਸਰੀਰ ਤੇ ਲਵਾਹ ਜਿਹਾ ਧਾਰਨ ਕੀਤਾ ਹੋਇਆ ਹੈ। ਗਲ ਵਿੱਚ ਖਫਨੀ ਜੀ ਪਾਈ ਹੈ, ਉੱਪਰ ਦੀ ਚਾਦਰੇ ਦੀ ਬੁੱਕਲ ਜੀ ਮਾਰੀ ਹੋਈ ਹੈ। ਚੌਪਈ ਬੈਸੇ ਥੇ ਨਿੰਦਕ ਕੇ ਸੂਲਾ। ਜਿਹੜੇ ਨਿੰਦਕਾਂ ਨੂੰ ਕਹਿੰਦੇ ਉਹ ਦੁੱਖ ਰੂਪ ਹੈ, ਕਿਉਂਕਿ ਨਿੰਦਕ ਜਿਹੜੇ ਆ ਮਹਾਰਾਜ ਦੀ ਵਡਿਆਈ ਨਹੀਂ ਨਾ ਸਹਾਰ ਸਕਦੇ, ਚੜਕ ਕਲਾ ਨਹੀਂ ਦੇਖ ਸਕਦੇ ਹਨ। ਮਹਾਰਾਜ ਦੇ ਗੁਣਾਂ ਨੂੰ ਦੇਖ ਦੇਖ ਕੇ ਉਹ ਨਿੰਦਕਾਂ ਨੂੰ ਦੁੱਖ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਨਿੰਦਕਾਂ ਲਈ ਦੁੱਖ ਰੂਪ ਗੁਰੂ ਨਾਨਕ ਸਾਹਿਬ ਹੈ, ਇਹੋ ਜਿਹੇ ਰੂਪ ਦੇ ਵਿੱਚ ਕਹਿੰਦੇ ਬੈਠੇ ਹੋਏ ਆਪਣੇ ਭੈਣ ਦੇ ਘਰ ਵਿੱਚ। ਇਤਨੇ ਮਹਿ ਪ੍ਰਾਪਤ ਭਾ ਮੂਲਾ। ਇੰਨੇ ਸਮੇਂ ਦੇ ਵਿੱਚ ਹੀ ਕਹਿੰਦੇ ਜਿਹੜਾ ਮੂਲ ਚੰਦ ਹੈ ਸਹੁਰਾ ਹੋਏ ਘਰ ਦੇ ਵਿੱਚ ਆ ਪ੍ਰਾਪਤ ਹੋਇਆ, ਪ੍ਰਵੇਸ਼ ਹੋਇਆ ਹੈ। ਚੰਦੋ ਰਾਨੀ ਜਿਹੇ ਕੇ ਸੰਗਾ, ਇਸ ਮੂਲ ਚੰਦ ਦੇ ਨਾਲ ਹੀ ਕਹਿੰਦੇ ਆਪਣੀ ਜਿਹੜੀ ਘਰ ਵਾਲੀ ਚੰਦੋ ਰਾਣੀ ਵੀ ਆਈ ਹੈ। ਅਧਿਕ ਕ੍ਰੋਧ ਤੇ ਉੱਠਤ ਤਰੰਗਾ। ਹਾਂ, ਕ੍ਰੋਧ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਅੰਦਰ ਕਹਿੰਦੇ ਤਰੰਗਾਂ ਉੱਠ ਰਹੀਆਂ, ਤਰ੍ਹਾਂ ਤਰ੍ਹਾਂ ਦੀਆਂ ਚੜ੍ਹਦੀਆਂ ਉਤਰਦੀਆਂ ਕੰਦੋ ਰਾਣੀ ਦੇ ਅੰਦਰ। ਮਨ ਹੋ ਗਿਆਨ ਨਿਜ ਦਲ ਸੋ ਬੈਸਾ। ਮਨੋ ਇੱਧਰ ਜਿਹੜੇ ਗੁਰੂ ਨਾਨਕ ਸਾਹਿਬ ਹੈ, ਜਿਵੇਂ ਬ੍ਰਹਮ ਗਿਆਨ ਆਪਣਾ ਦਲ ਲੈ ਕੇ ਬੈਠਾ ਹੋਵੇ। ਸਤ ਸੰਤੋਖ ਸ਼ਾਂਤ ਸਮ ਭੇਸਾ। ਸਤ ਸੰਤੋਖ ਦਇਆ ਧਰਮ ਇਤਾਦਿਕ, ਕਹਿੰਦੇ ਸਨ ਜਿਹੜਾ ਬ੍ਰਹਮ ਗਿਆਨ ਹੈ, ਜਿਹੜੇ ਗੁਣ ਹੈ, ਇਹ ਆਪਣੀ ਫੌਜ ਲੈ ਕੇ ਜਿਵੇਂ ਬੈਠਾ ਹੋਵੇ, ਸਜਿਆ ਹੋਵੇ। ਜਨ ਅਗਿਆਨ ਆਪਣ ਤਨ ਧਾਰੀ। ਜਿਹੜਾ ਬ੍ਰਹਮ ਗਿਆਨ ਹੈ ਆਪਣੀ ਫੌਜ ਸਮੇਤ ਬੈਠਾ ਹੈ ਨਾ, ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਇੱਧਰ ਮਾਨੋ ਜਿਹੜਾ ਮੂਲ ਚੰਦ ਅਤੇ ਚੰਦੋ ਰਾਣੀ ਹੈ, ਇਹ ਕਹਿੰਦੇ ਅਗਿਆਨ ਹੈ। ਇਸ ਤਰ੍ਹਾਂ ਜਿਹੜਾ ਅਗਿਆਨ ਆਪਣਾ ਕਹਿੰਦੇ ਦਲ ਲੈ ਕੇ ਆਪਣਾ ਸਰੀਰ ਧਾਰ ਕੇ ਮੂਲ ਚੰਦ ਤੇ ਚੰਦੋ ਰਾਣੀ ਦਾ ਦਲ ਲੈ ਕਰਿਓ ਕ੍ਰੋਧ ਅਗਵਾਰੀ, ਆ ਜਿਹੜਾ ਕਾਮ ਕ੍ਰੋਧ ਰੂਪੀ ਦਲ ਹੈ ਇਹਨੂੰ ਲੈ ਕੇ ਅੱਗੇ ਕੀਤਾ ਹੈ, ਕ੍ਰੋਧ ਵਿੱਚ ਭਰਿਆ ਗੁੱਸੇ ਭਰਿਆ ਆਇਆ ਹੈ। ਉਰਮਹਿ ਚਹਿਤ ਪਲਾਇਨ ਕੀਨਾ, ਇਹ ਅਗਿਆਨ ਰੂਪ ਜਿਹੜਾ ਹੈ ਨਾ ਮੂਲ ਚੰਦ, ਕਹਿੰਦੇ ਹਿਰਦੇ ਵਿੱਚ ਆਉਂਦਾ ਮਹਾਰਾਜ ਜਿਹੜੇ ਗਿਆਨ ਰੂਪ ਹੈ ਇਹਨਾਂ ਨੂੰ ਭਜਾਇਆ ਦੁੜਾਇਆ ਚਾਹੁੰਦਾ ਹੈ। ਆਏ ਠਾਂਡ ਜਹ ਪ੍ਰਭ ਆਸੀਨਾ, ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਮੌਜ ਵਿੱਚ ਡਿੱਠੇ ਉੱਥੇ ਮੂਲ ਚੰਦ ਅਗਿਆਨੀ ਆ ਖੜੋਤਾ ਹੈ। ਧਰ ਨਿਸ਼ਠੁਰਤਾ ਬਚਨ ਉਚਾਰੇ, ਆ ਮੂਲ ਚੰਦ ਨੇ ਬੜੇ ਕਹਿੰਦੇ ਕਠੋਰਤਾ ਹੀ ਧਾਰ ਕੇ ਕਰੜੇ ਹੀ ਬਚਨ ਕਹੇ ਹਨ। ਅਬ ਫਕੀਰ ਕੋ ਬੇਖ ਸੁਧਾਰੇ, ਉਹ ਗੁਰੂ ਨਾਨਕ ਜੋ ਆਈਆ ਹੁਣ ਤੂੰ ਆਪ ਭੇਖਾਂ ਵੀਰਾਂ ਵਾਲਾ ਭੇਖ ਧਾਰ ਲਿਆ ਹੈ, ਦੋਹਰਾ ਧਰ ਕਰ ਭੇਖ ਦਿਖਾਵਈ, ਉੱਪਰ ਕਹਿੰਦੇ ਫਕੀਰਾਂ ਜਾਂ ਭੇਖ ਧਾਰ ਧਰ ਕੇ ਸਾਨੂੰ ਦਿਖਾਉਣਾ, ਸਾਧ ਬਣਿਓ ਜਗ ਮਾਹਿ, ਸੰਸਾਰ ਵਿੱਚ ਕਹਿੰਦੇ ਹੁਣ ਤੂੰ ਸਾਧੂ ਬਣ ਗਿਆ ਹੈ। ਉਬੈ ਆਤਮਜ ਭਾਰ ਜਾ, ਕਹਿੰਦੇ ਦੋ ਤੇਰੇ ਜਿਹੜੇ ਪੁੱਤਰ ਹਨ ਤੇਰੀ ਜਿਹੜੀ ਆ ਘਰਵਾਲੀ ਹੈ, ਕਹੋ ਕਿਹ ਭਾਂਤ ਬਿਤਾਹਿ, ਸੋ ਗੁਰੂ ਨਾਨਕ ਜੋ ਆਈਏ ਕਿੱਥੋਂ ਹੁਣ ਖਾਣਗੇ, ਜੋ ਪਈ ਹਮ ਦੁਸਹਿ ਦੁੱਖ ਦੇਨੇ ਹੇਤੂ, ਸਾਨੂੰ ਨਾ ਸਹਾਰੇ ਜਾਣ ਵਾਲਾ ਕਠਿਨ ਦੁੱਖ ਦੇਣ ਵਾਸਤੇ, ਜਨਮਿਓ ਤੂੰ ਜਾ ਭਾਵ ਉਦ ਕੇ ਤੂੰ, ਹਾਂ ਤੂੰ ਤਾਂ ਕਹਿੰਦੇ ਸੰਸਾਰ ਵਿੱਚ ਇਉਂ ਜੰਮ ਪਿਆ ਜਿਵੇਂ ਕਹਿੰਦੇ ਉਹ ਮਾੜੇ ਸਮੇਂ ਵਿੱਚ ਬੋਦੀ ਵਾਲਾ ਤਾਰਾ ਚੜ ਪੈਂਦਾ ਹੁੰਦਾ, ਇਹ ਜੇ ਉਹਨਾਂ ਤੋਂ ਫਕੀਰਾ, ਇਸ ਤਰ੍ਹਾਂ ਦਾ ਜੇ ਵੀ ਤੂੰ ਘਰ ਬਾਰ ਛੱਡ ਕੇ ਫਕੀਰੀ ਬਣਨਾ ਸੀ, ਘਰ ਵਿਆਹ ਕਿਉਂ ਡੋਬ ਅਧੀਰਾ, ਕਹਿੰਦੇ ਉਹ ਧੀਰ ਤੋਂ ਰਹਿਤ ਮੇਰੇ ਜਵਾਈਆ, ਫਿਰ ਕਹਿੰਦੇ ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਡੋਬਣਾ ਸੀ ਤੂੰ, ਸਰਬ ਦਰਬ ਕਰ ਦੀਨ ਖੁਆਰੂ, ਦੇਖ ਜਿਹੜਾ ਤੈਨੂੰ ਮੋਦੀ ਖਾਨੇ ਵਿੱਚ ਵਾਧੇ ਦਾ ਰੁਪਈਆ ਆਉਂਦਾ ਸੀ ਉਹ ਸਾਰਾ ਤੈਨੇ ਖਰਾਬ ਕਰ ਸੁੱਟਿਆ, ਆਪ ਭਾ ਸਾਧ ਅਵਾਸ ਉਜਾਰੂ, ਘਰ ਨੂੰ ਉਜਾੜਨ ਵਾਲਿਆ ਹੁਣ ਤੂੰ ਸਾਧ ਬਣ ਬੈਠਾ, ਉਤੋਂ ਬਿਤ ਸਭ ਖੋਇਓ ਜੇਤਾ, ਨਾ ਕਹਿੰਦੇ ਉਹ ਵਾਧੇ ਦਾ ਧਨ ਸੀ ਉਹ ਐਵੇਂ ਤੈਨੇ ਗੁਆਤਾ, ਸੋ ਅਬ ਸ੍ਰੀ ਚੰਦ ਕੋ ਦੇਤਾ, ਆਪਣੇ ਕੋਲ ਰੱਖ ਲੈਂਦਾ ਤੇ ਉਹ ਨਵਾਬ ਤੋਂ ਲੈ ਕੇ ਆਪਣੇ ਵੱਡੇ ਪੁੱਤਰ ਸ੍ਰੀ ਚੰਦ ਨੂੰ ਦੇ ਦਿੰਦਾ, ਤੇ ਪਾਰ ਕਰਤ ਗੁਜ਼ਾਰ ਸੋ ਬੈਸੇ, ਆਪਣੀ ਮਾਂ ਨਾਲ ਆਪਣੇ ਛੋਟੇ ਭਰਾ ਨਾਲ ਮਿਲ ਕੇ ਮਾੜਾ ਮੋਟਾ ਚੰਗਾ ਗੁਜ਼ਾਰਾ ਕਹਿੰਦੇ ਖਾ ਪੀ ਲੈਂਦੇ, ਤੋ ਕੁਟੰਬ ਆਪ ਕਰ ਹੈ ਕੈਸੇ, ਹੁਣ ਦੱਸ ਤੇਰਾ ਜਿਹੜਾ ਪਰਿਵਾਰ ਹੈ ਮਾਇਆ ਤਾਂ ਤੂੰ ਫਕੀਰਾਂ ਸਾਧਾਂ ਨੂੰ ਖਵਾਤੀ, ਉਹ ਹੁਣ ਕਿਵੇਂ ਕੀ ਕਰੇਗਾ, ਕਿਹ ਆਧਾਰ ਜਗ ਮਹਿ ਸੋ ਰਹੀ, ਤੇਰੇ ਪੁੱਤਰ ਧੀਆਂ ਕਿਹਦੇ ਸਹਾਰੇ ਸੰਸਾਰ ਦੇ ਵਿੱਚ ਜਾਂਦੇ ਰਹਿਣਗੇ, ਪੁੱਤਰ ਕਿਉਂ ਨਾ ਬਦਨ ਤੇ ਕਹੀ, ਗੁਰੂ ਨਾਨਕ ਜਵਾਈ ਹੁਣ ਆਪਣੇ ਮੁਖ ਤੋਂ ਜਵਾਬ ਤੂੰ ਕਿਉਂ ਨੀ ਕੁਝ ਕਹਿੰਦਾ ਹੈ, ਦੋਹਰਾ ਭੈ ਪਰਮੇਸ਼ਰ ਕੋ ਨਹੀਂ, ਦੀਦਾ ਵੀ ਤੈਨੂੰ ਗੁਰੂ ਨਾਨਕ ਹਿਰਦੇ ਵਿੱਚ ਕੋਈ ਪਰਮੇਸ਼ਰ ਦਰ ਪੈ ਹੈ ਨਹੀਂ, ਲਗ ਸੁਤ ਜਾਣੋ ਨਾ, ਜੇ ਕੋਈ ਮਾੜਾ ਮੋਟਾ ਹੁੰਦਾ ਫਿਰ ਜਾਣਦਾ ਵੀ ਮੇਰੇ ਛੋਟੇ ਛੋਟੇ ਬੱਚੇ ਹੈ, ਚੰਦੋ ਰਾਣੀ ਭਨਤ ਪੁਨ, ਇਸ ਤਰ੍ਹਾਂ ਮੂਲ ਚੰਦ ਨੇ ਕਿਹਾ, ਫਿਰ ਜਿਹੜੀ ਚੰਦੋ ਰਾਣੀ ਕਹਿਣ ਲੱਗ ਪਈ, ਕ੍ਰੋਧ ਕੀਏ ਮਨ ਮਾਹ, ਜਿਹਨੇ ਆਪਣੇ ਮਨ ਵਿੱਚ ਬੁੱਲੇ ਨਾਲੋਂ ਜ਼ਿਆਦਾ ਹੀ ਕ੍ਰੋਧ ਕੀਤਾ ਹੋਇਆ, ਚੌਪਈ ਸੁਣ ਤੋਂ ਵੇ ਨਾਨਕ ਕਿਆ ਕੀਤਾ, ਜੀ ਜੂ ਤਾਂ ਕੀ ਕਹਿਣਾ ਹੈ, ਪੁੱਠੇ ਹੀ ਬੋਲੀਆ ਸੁਣ ਵੇ ਨਾਨਕਾ, ਵਧਿਓ ਕੁਟੰਬ ਹੈ ਭਇਓ ਅਤੀਤਾ, ਤੇਰਾ ਪਰਿਵਾਰ ਵਧ ਗਿਆ ਤੂੰ ਹੁਣ ਬਰਗਤ ਬਣ ਗਏ, ਨੇਹੋ ਨਿਜ ਤਜ ਨਜ ਕੋ ਕਰਈ, ਆਪਣੇ ਪੁੱਤਰਾਂ ਨਾਲ ਮਾੜਾ ਮੋਟਾ ਤੂੰ ਮੋਹ ਮੂੰਹ ਨਹੀਂ ਕਰਦਾ, ਨੈ ਕੁਨ ਕਰਨਾ ਮਨ ਮਹਿ ਧਰਈ, ਮਾੜਾ ਮੋਟਾ ਵੀ ਆਪਣੇ ਪੁੱਤਰਾਂ ਨਾਲ ਤੂੰ ਕੋਈ ਤਰਸ ਨਹੀਂ ਕਰਦਾ ਹੈ, ਤੀਰਗ ਤੁਝ ਢਿੱਗ ਮੋਦੀ ਕਾਰਾ, ਦੇਖ ਲਾ ਨਵਾਬ ਦਾ ਕਿੱਡਾ ਵੱਡਾ ਮੋਦੀ ਖਾਨਾ ਤੇਰੇ ਕੋਲ ਸੀ, ਪਾਵਤ ਥੋ ਧਨ ਜਹਾਂ ਅਪਾਰਾ, ਜਿੱਥੇ ਬੇਅੰਤ ਬੇਅੰਤ ਤੂੰ ਵਾਧੇ ਦਾ ਧਨ ਪਾਉਂਦਾ ਹੁੰਦਾ ਸੀ, ਬਹੁ ਮਾਨਹਿ ਫੁਰਮਾਇਸ਼ ਖਾਨਾ, ਦੇਖ ਲਾ ਨਵਾਬ ਤੇਰੀ ਹਰ ਜਿਹੜੀ ਸਿਫਾਰਿਸ਼ ਹੈ ਉਹਨੂੰ ਕਹਿੰਦੇ ਪੂਰੀ ਪੂਰੀ ਮੰਨਦਾ ਸੀ ਅਸਨ ਬਸਨ ਪ੍ਰਾਪਤ ਵਿਦ ਨਾਨਾ ਮੋਦੀ ਖਾਨੇ ਦੇ ਕਰਕੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਮਿਲਦੇ ਸੀ, ਛਕਣ ਲਈ ਤਰ੍ਹਾਂ ਤਰ੍ਹਾਂ ਦੇ ਪਹਿਨਣ ਲਈ ਕੱਪੜੇ ਮਿਲਦੇ ਸਨ। ਕ੍ਰਿਤ ਕੁਟੰਬਹਿ ਤਜ ਆਬ ਸੋ ਕਹਿੰਦੇ ਉਹ ਜਿਹਦੇ ਨਾਲ ਘਰ ਦਾ ਕੰਮ ਚੱਲਦਾ ਸੀ ਉਹ ਛੱਡ ਕੇ ਕੰਮ ਮੋਦੀ ਖਾਨੇ ਦਾ, ਭਏ ਰੰਕ ਜਾਂ ਆਲੇ ਅਖੋ ਉਹ ਘਰ ਨੂੰ ਉਜਾੜਨ ਵਾਲੇ ਗਾਉਣ ਵਾਲੇ ਹੁਣ ਤੂੰ ਕੰਗਾਲਾਂ ਵਰਗਾ ਬਣ ਬੈਠਾ ਹੈ। ਤਦ ਸੋਬਤ ਥੇ ਸੇਜ ਸੁਖਾਲੀ ਦੇਖ ਲਾ ਗੁਰੂ ਨਾਨਕ ਜਦੋਂ ਮੋਦੀ ਖਾਨੇ ਦਾ ਕੰਮ ਚੱਲਦਾ ਸੀ ਤਦੋਂ ਤਾਂ ਕਹਿੰਦੇ ਸੀ ਚੰਗੀ ਸੇਜਾ ਤੇ ਸੌਂਦੇ ਸੀ, ਵਧੀਆ ਪਣਗ ਤੇ ਪੈਂਦੇ ਸੀ। ਆਪ ਫਿਰੀਏ ਉਦਿਆਨ ਬਿਹਾਲੀ ਕਹਿੰਦੇ ਹੁਣ ਵਿਆਕਲ ਹੋ ਕੇ ਔਖਾ ਹੋ ਕੇ ਕਹਿੰਦੇ ਜੰਗਲਾਂ ਵਿੱਚ ਫਿਰੀ ਜਾਈ ਤੂੰ ਭਟਕੀ ਜਾਈ, ਦੋਹਰਾ ਸਦਨ ਵਿਖੇ ਜੇ ਸਰਬ ਸੁਖ ਜਿਹੜੇ ਘਰ ਦੇ ਵਿੱਚ ਸਾਰੇ ਸੁਖ ਸੀ ਜਿਵੇਂ ਗ੍ਰਿਸਤੀਆਂ ਨੂੰ ਹੁੰਦੇ ਹੈ। ਤਜ ਘਰ ਕੀਨ ਅਨੀਤ ਕਹਿੰਦੇ ਉਹਨਾਂ ਨੂੰ ਛੱਡ ਕੇ ਤੂੰ ਅਨੀਤੀ ਕੀਤੀ ਹੈ, ਕੋਈ ਅਨਸਾਫ ਵਾਲੀ ਗੱਲ ਨਹੀਂ ਕੀਤੀ ਹੈ, ਬੇਇਨਸਾਫੀ ਕੀਤੀ ਹੈ। ਸੁਨੇ ਬਚਨ ਸਸਰਊ ਕੇ ਸੱਸੇ ਸਹੁਰਿਆਂ ਦੋਹਾਂ ਦੇ ਬਚਨ ਮਹਾਰਾਜ ਨੇ ਸੁਣ ਲਏ। ਬੋਲੇ ਬਰਕਤ ਰੀਤ ਫਿਰ ਵੀ ਜਿਵੇਂ ਬਰਕਤ ਵਾਲਾ ਸਾਧੂਆਂ ਵਾਲੀ ਰੀਤੀ ਮਰਯਾਦਾ ਹੁੰਦੀ ਉਹੋ ਜਿਹੀ ਸਤਿਗੁਰੂ ਬਚਨ ਬੋਲੇ ਹਨ। ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ। ਮਹਾਰਾਜ ਕਹਿੰਦੇ ਜਿਹੜੇ ਮਾਤਾ ਪਿਤਾ ਦਾ ਸੰਯੋਗ ਸੰਬੰਧ ਕਰਕੇ ਰਕਤ ਤੇ ਬਿੰਦ ਜਿਹੜੇ ਆ ਇਹ ਦੋਵੇਂ ਮਿਲ ਕੇ ਸਰੀਰ ਰੂਪੀ ਜਿਹੜਾ ਪਿੰਡ ਹੈ ਇਹਨੂੰ ਪਾਉਂਦੇ ਆ, ਪਿਛਲੇ ਕਰਮਾਂ ਦੇ ਕਮਾਏ ਅਨੁਸਾਰ ਜਾਣੀ ਇਹ ਸਰੀਰ ਬਣਦਾ ਹੈ। ਤਿੰਨ ਕਰਤਾ ਲੇਖ ਲਿਖਾਇਆ ਉਸ ਕਰਤੇ ਨੇ ਇਹ ਜੀਵ ਦੇ ਕਰਮਾਂ ਅਨੁਸਾਰ ਜਿਹੜਾ ਤਰ੍ਹਾਂ ਤਰ੍ਹਾਂ ਦੁੱਖ ਸੁੱਖ ਦਾ ਜਿਹੜਾ ਲੇਖ ਹੈ ਲਿਖ ਦਿੱਤਾ ਹੈ। ਲਿਖ ਦਾਤ ਜੋਤ ਵਡਿਆਈ ਪਰਮੇਸ਼ਰ ਨੇ ਕਰਮਾਂ ਅਨੁਸਾਰ ਕਿੰਨੀ ਕੁ ਦਾਤ ਕਿੰਨੇ ਕੁ ਪਦਾਰਥ ਮਿਲਣੇ ਹਨ। ਜੋਤ ਜਿਹੜੀ ਕੋਈ ਜੋਤ ਬੁੱਧੀ ਹੈ, ਬੁੱਧੀ ਦੀ ਗਿਆਨ ਸਮਝ ਹੈ, ਉਹ ਹੋਰ ਜਿਹੜੀ ਗੁਣਾਂ ਦੀ ਵਡਿਆਈ ਹੈ ਤਿੰਨੇ ਹੀ ਮਿਲ ਮਾਇਆ ਸੁਰਤ ਗਵਾਈ ਕੀਤੇ ਕਰਮ ਅਨੁਸਾਰ ਲਿਖ ਦਿੱਤੀ ਹੈ। ਪਰ ਜੀਵ ਨੇ ਮਾਇਆ ਨਾਲ ਮਿਲ ਕੇ ਇਹ ਕਹਿੰਦੇ ਪਦਾਰਥਾਂ ਦੀ ਜਿਹੜੀ ਅਤੇ ਬੁੱਧੀ ਦੀ ਗਿਆਤ ਹੈ ਗੁਣਾਂ ਦੀ ਵਡਿਆਈ ਹੈ ਮਾਇਆ ਨਾਲ ਮਿਲ ਕੇ ਉਹ ਪਰਮੇਸ਼ਰ ਦੀ ਹੋਸ਼ ਹੀ ਗਵਾ ਦਿੱਤੀ ਹੈ। ਨਿਸ਼ਰਦ ਕੀ ਬਣ ਬੈਠਾ ਹੈ ਮੂਰਖ ਮਨ ਕਾਹੇ ਕਰ ਸਹਿਮਾਨ ਆਪਣੇ ਮਨ ਨੂੰ ਕਹਿੰਦੇ ਹੇ ਮੂਰਖ ਮਨ ਕਿਸ ਵਾਸਤੇ ਤੂੰ ਮਾਣ ਹੰਕਾਰ ਜਾ ਕਰਦਾ ਹੈ। ਉੱਠ ਚੱਲਣਾ ਖਸਮ ਭਾਣਾ ਜਦੋਂ ਮਾਲਕ ਦਾ ਭਾਣਾ ਹੋਇਆ ਹੁਕਮ ਹੋਇਆ ਉਦੋਂ ਤੂੰ ਹੇ ਇੱਥੋਂ ਉੱਠ ਕੇ ਚੱਲ ਪੈਣਾ ਹੈ ਤੈਨੂੰ ਚੱਲਣਾ ਪੈਣਾ ਹੈ। ਰਹਾਉ ਤਜ ਸਾਧ ਸਹਿਜ ਸੁਖ ਹੋਈ ਇਸੇ ਤਰ੍ਹਾਂ ਜਿਹੜੇ ਵਿਸ਼ੇ ਰਾਸਤੇ ਇਹਨਾਂ ਦਾ ਸਵਾਦ ਨੂੰ ਲੈਣਾ ਛੱਡਦੇ ਭੋਗਣੇ ਛੱਡਦੇ ਇਹ ਸਹਿਜ ਦਾ ਜਿਹੜਾ ਸੁਖ ਹੈ ਆਤਮ ਸੁਖ ਹੈ ਤੈਨੂੰ ਪ੍ਰਾਪਤ ਹੋਏਗਾ। ਇਹ ਜੀਵ ਘਰ ਛੱਡਣੇ ਰਹੇ ਨਾ ਕੋਈ ਬਾਕੀ ਇਹ ਸਰੀਰ ਰੂਪੀ ਜਿਹੜੇ ਘਰ ਹੈ ਅਸਥੂਲ ਸਰੀਰ ਆ ਸੂਖਮ ਸਰੀਰ ਹੈ ਕਾਰਨ ਸਰੀਰ ਹੈ ਸਰੀਰ ਕਰਤੇ ਨੇ ਛੱਡਣੇ ਹੈ। ਇਹਨਾਂ ਦੇ ਵਿੱਚ ਜਿਹੜਾ ਵੀ ਆਇਆ ਸਰੀਰ ਵਿੱਚ ਕੋਈ ਰਿਹਾ ਨਹੀਂ ਹੈ ਇਹ ਸਰੀਰ ਛੱਡਣੀ ਪੈਂਦੇ ਆ ਸਭ ਨੂੰ। ਕਿਛ ਖਾਜਾ ਕਿਛ ਧਰ ਜਾਈਐ ਜਿਹੜੀ ਚੰਦੋ ਰਾਣੀ ਕਹਿੰਦੀ ਸੀ ਤੂੰ ਆਪ ਛਕਦਾ ਛਕਾਉਂਦਾ ਸੀ ਪੁੱਤੀ ਖਾਂਦੇ ਸੀ ਹੁਣ ਕੀ ਕਰੇਗਾ ਭੁੱਖਾ ਮਰੇਗਾ ਇਹ ਚੰਗਾ ਨਹੀਂ ਕੀਤਾ। ਇਸ਼ਾਰੇ ਨਾਲ ਕਹਿੰਦੇ ਵੀ ਕੁਝ ਨਾ ਕੁਝ ਖਾ ਪੀ ਲਈਏ ਪਦਾਰਥ ਇਸੇ ਤਰ੍ਹਾਂ ਕੁਝ ਨਾ ਕੁਝ ਅੱਗੇ ਵਾਸਤੇ ਰੱਖ ਵੀ ਜਾਈਏ ਧਰ ਵੀ ਜਾਈਏ ਜੇ ਬਾਹੜ ਦੁਨੀਆ ਆਈਏ ਮੁੜ ਕੇ ਕਹਿੰਦੇ ਦੁਨੀਆ ਕੀ ਹੈ ਸ੍ਰਿਸ਼ਟੀ ਵਿੱਚ ਆਉਣਾ ਹੋਵੇ ਮੁੜ ਕੇ ਫੇਰ ਜਨਮ ਲੈਣਾ ਹੋਵੇ ਫੇਰ ਤਾਂ ਕੁਝ ਖਾ ਲਈਏ ਕੁਝ ਅੱਗੇ ਵਾਸਤੇ ਰੱਖ ਵੀ ਜਾਈਏ ਵੀ ਫੇਰ ਆ ਕੇ ਸ਼ਖ ਖਾ ਲਾਂਗੇ। ਸਜ ਕਾਇਆ ਪੱਟ ਹੰਡਾਏ ਇਸੇ ਤਰ੍ਹਾਂ ਕਹਿੰਦੇ ਸਰੀਰ ਨੂੰ ਜਿਹੜੀ ਕਾਇਆ ਦੇ ਉੱਤੇ ਵਸਤਰ ਸਜਾ ਸਜਾ ਕੇ ਹੰਡਾਉਂਦੇ ਹੈ। ਫੁਰਮਾਇਸ਼ ਬਹੁਤ ਚਲਾਏ ਕਹਿੰਦੇ ਫੁਰਮਾਇਸ਼ਾਂ ਸੰਭਾਲ ਸਿਫਾਰਸ਼ਾਂ ਨੂੰ ਚਲਾਉਂਦਾ ਹੈ ਕਰ ਸੇਜ ਸੁਖਾਲੀ ਹੋ ਸੋਵੈ ਇਸੇ ਤਰ੍ਹਾਂ ਜਿਹੜਾ ਜੀਵ ਹੈ ਸੁਖਾਵਾਰੀ ਸੇਜਾ ਜੀ ਬਣਾ ਕੇ ਉਹਦੇ ਨਾਲ ਉਹਦੇ ਤੇ ਸੌਂਦਾ ਬਿਰਾਜਦਾ ਹੈ। ਹੱਥੀ ਪੌਦੀ ਕਾਹੇ ਰੋਵੈ, ਜਦੋਂ ਕਹਿੰਦੇ ਉਹ ਹੱਥ ਪੈਂਦੇ ਨਾ ਜਮਦੂਤਾਂ ਦੇ, ਫਿਰ ਕਿਸ ਵਾਸਤੇ ਰੋਂਦਾ ਹੈ ਜਿਹੜਾ ਮੌਜ ਨਾਲ ਸੁੱਤਾ ਹੁੰਦਾ ਹੈ। ਜਦੋਂ ਉਹਨਾਂ ਦੇ ਆ ਹੱਥ ਪੈਂਦੇ ਆ, ਉਹ ਬੰਨ ਲੈਂਦੇ ਆ, ਫਿਰ ਕਿਸ ਵਾਸਤੇ ਰੋਂਦਾ ਹੈ। ਘਰ ਘੁੰਮਣ ਵਾਣੀ ਭਾਈ, ਇਹ ਜਿਹੜਾ ਸਰੀਰ ਘਰ ਹੈ, ਇਹ ਤਾਂ ਇਹ ਭਰਾਵੋ ਜਿਵੇਂ ਉਹ ਪਾਣੀ ਦੀ ਘੁੰਮਣ ਘੇਰੀ ਹੁੰਦੀ ਹੈ, ਇਸ ਤਰ੍ਹਾਂ ਹੈ। ਤਿੰਨ ਗੁਣਾਂ ਦੀ ਘੁੰਮਣ ਘੇਰੀ ਵਿੱਚ, ਕਾਲ ਦੀ ਘੁੰਮਣ ਘੇਰੀ ਵਿੱਚ ਇਹ ਸਰੀਰ ਰੂਪੀ ਘਰ ਪਿਆ ਹੋਇਆ ਹੈ। ਪਾਪ ਪੱਥਰ ਤਰਨ ਨਾ ਜਾਏ, ਪਾਪਾਂ ਰੂਪੀ ਪੱਥਰ, ਇਸ ਤਰ੍ਹਾਂ ਪੱਥਰ ਭੰਪਾਰੇ ਹੈ ਸੰਸਾਰ ਤੋਂ, ਤਾਂ ਪਾਪਾਂ ਪੱਥਰੂ ਕਰਕੇ ਤਰਿਆ ਨਹੀਂ ਜਾਣਾ, ਪਾਰ ਨਹੀਂ ਲੰਘਿਆ ਜਾਣਾ। ਭਉ ਬੇੜਾ ਜੀਓ ਚੜਾਓ, ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਪੈਰ ਕਰਨਾ, ਇਹ ਹੈ ਸੋਹਣਾ ਬੇੜਾ, ਇਹਦੇ ਤੇ ਆਪਣੇ ਜੀ ਨੂੰ ਚੜਾਉਣਾ ਕਰੇ। ਕਹੁ ਨਾਨਕ ਦੇਵੈ ਕਾਹੂ, ਅਰੇ ਜਿਹੜਾ ਭੈ ਰੂਪੀ ਬੇੜਾ ਹੈ ਜੀਵ ਨੂੰ, ਕਿਸੇ ਕਿਸੇ ਨੂੰ ਪਰਮੇਸ਼ਰ ਦਿੰਦਾ, ਜਿਹੜਾ ਵੀ ਸਾਧ ਸੰਗਤ ਵਿੱਚ ਜਾਂਦਾ ਉਸਨੂੰ ਅਧ ਰੂਪੀ ਬੇੜਾ ਵਾਹਿਗੁਰੂ ਬਖਸ਼ ਦਿੰਦਾ, ਚੜਾ ਲੈਂਦਾ, ਉਹ ਤਰ ਜਾਂਦਾ ਸੰਸਾਰ ਸਮੁੰਦਰ ਤੋਂ। ਚੌਪਈ ਭਨਿਓ ਸ਼ਬਦ ਪਰਮਾਰਥ ਜਾਹੀ, ਐਸਾ ਸ਼ਬਦ ਗੁਰੂ ਮਹਾਰਾਜ ਨੇ ਕਥਨ ਕੀਤਾ ਜਿਹਦੇ ਵਿੱਚ ਪਰਮਾਰਥ ਹੈ, ਬ੍ਰਹਮ ਗਿਆਨ ਹੈ, ਪਰਮੇਸ਼ਰ ਦੀ ਵਿਚਾਰ ਹੈ। ਤਨਕ ਨਾ ਪਰਸਿਓ ਤਿੰਨ ਮਨ ਮਾਹੀ, ਜਿਹੜੇ ਮੂਲ ਚੰਦ ਹੈ ਤੇ ਚੰਦੋ ਰਾਣੀ ਹੈ, ਦੋਹਾਂ ਦੇ ਮਨ ਨੂੰ ਮਾੜਾ ਮੋਟਾ ਵੀ ਕਹਿੰਦੇ ਉਹ ਸ਼ਬਦ ਆ ਜਿਹੜਾ ਪਰਮਾਰਥ ਹੈ, ਯਥਾਰਥ ਗਿਆਨ ਉਹ ਛੋਹ ਨਹੀਂ ਸਕਿਆ ਹੈ। ਵਿਸ਼ਾ ਵਿਖੇ ਲੰਪਟ ਨਰ ਜੋ, ਜਿਹੜਾ ਕੋਈ ਵਿਸ਼ਿਆਂ ਦੇ ਵਿੱਚ ਲੰਪਟ ਹੋਇਆ ਪੁਰਸ਼, ਭਾਵਹਿ ਕਿਉਂ ਬਿਰਕਤਤਾ ਕੋ ਸੋ, ਉਹਨੂੰ ਕਹਿੰਦੇ ਜੇ ਬਿਰਕਤਾਈ ਦਾ ਕੋਈ ਉਪਦੇਸ਼, ਤਿਆਗ ਦਾ ਉਪਦੇਸ਼ ਦੇਵੇ, ਉਹਨੂੰ ਕਿਵੇਂ ਭਾਉਂਦਾ, ਉਹਨੂੰ ਨੀ ਚੰਗਾ ਲੱਗਦਾ ਹੁੰਦਾ। ਜਿਉਂ ਕਾਮੀ ਨਰ ਨਾਰਤ ਜਾਵਨ, ਜਿਹੜਾ ਕਾਮੀ ਪੁਰਸ਼ਿਆਂ ਨੂੰ ਇਸਤਰੀ ਦੇ ਛਡਾਉਣ ਦੇ ਸੰਬੰਧ ਵਿੱਚ ਕੋਈ ਉਪਦੇਸ਼ ਦੇਵੇ, ਸਿੱਖਿਆ ਦੇਵੇ, ਕੋਟ ਯਤਨ ਨਹਿ ਮਾਨ ਸਿਖਾਵਨ, ਕਹਿੰਦੇ ਕਰੋੜਾਂ ਕੋਈ ਯਤਨ ਕਰ ਲਏ ਉਹਦੀ ਸਿੱਖਿਆ ਨੂੰ ਉਹ ਮੰਨਦਾ ਨਹੀਂ ਹੁੰਦਾ ਕਾਮੀ ਪੁਰਸ਼। ਜੋ ਕਿਰਪਾਨ ਧਨ ਸੰਗ੍ਰਹਿ ਹੇਤਾ, ਜਿਹੜਾ ਕਚੂਸ ਪੁਰਸ਼ ਹੈ ਤੁਹਾਨੂੰ ਕਹਿੰਦੇ ਇਕੱਠਾ ਕਰਨ ਵਾਸਤੇ, ਤਜਨ ਤਾਹ ਸਿਖਵਨ ਨਹਿ ਲੇਤਾ, ਉਹਨੂੰ ਛੱਡਣ ਵਾਸਤੇ ਕੋਈ ਸਿੱਖਿਆ ਦੇਵੇ ਤੇ ਉਹ ਛੱਡਣ ਦੀ ਸਿੱਖਿਆ ਲੈਂਦਾ ਨਹੀਂ, ਉਹ ਕਹਿੰਦਾ ਤੁਹਾਨੂੰ ਇਕੱਠਾ ਕਰਨ ਦੀ ਤਾਂ ਮੈਨੂੰ ਗੱਲ ਦੱਸ, ਛੱਡਣ ਵਾਸਤੇ ਮੈਂ ਨਹੀਂ ਕੋਈ ਇਹਦੇ ਤੇ ਸਮਝਣਾ ਪਹਿਰਾ ਦੇਣਾ। ਤਿਉਂ ਮੂਲੇ ਪੁਨ ਚੰਦੋ ਰਾਣੀ, ਇਸੇ ਤਰ੍ਹਾਂ ਕਹਿੰਦੇ ਜਿਹੜਾ ਮੂਲ ਚੰਦ ਹੈ ਤੇ ਪੁਨਾ ਜਿਹੜੀ ਦੂਜੀ ਸਾਥਣੀ ਦੀ ਚੰਦੋ ਰਾਣੀ ਹੈ। ਸ੍ਰੀ ਗੁਰ ਸ਼ਬਦ ਧਰਿਓ ਨਹਿ ਕਾਨੀ, ਗੁਰੂ ਮਹਾਰਾਜ ਦਾ ਜਿਹੜਾ ਪਰਮਾਰਥ ਦਾ ਸ਼ਬਦ ਇਹਨਾਂ ਨੇ ਕੰਨਾਂ ਵਿੱਚ ਧਾਰਿਆ ਨੀ, ਅਣਸੁਣੇ ਕਰ ਛੱਡਿਆ। ਬੋਲੀ ਬਹਰ ਕ੍ਰੋਧ ਸੋ ਬੈਨਾ, ਹੋਰ ਗੁੱਸੇ ਵਿੱਚ ਭਰੀ ਹੋਈ ਹੈ ਚੰਦੋ ਰਾਣੀ, ਫਿਰ ਬਚਨ ਪੁੱਠਾ ਜਾ ਬੋਲੀ ਹੈ। ਭੇਦ ਨ ਜਾਣਹਿ ਇਹ ਗੁਣ ਐਨਾ, ਇਹ ਨੀ ਭੇਦ ਜਾਣਦੀ ਵੀ ਜਿਹੜਾ ਗੁਰੂ ਨਾਨਕ ਸਾਡਾ ਜਵਾਈ ਇਹ ਤਾਂ ਗੁਣਾਂ ਦਾ ਘਰ ਹੈ, ਮੈਂ ਕੀ ਬੋਲ ਰਹੀ ਹਾਂ। ਦੋਹਰਾ ਅਸ ਵਿਚਾਰ ਕੇ ਬਚਨ ਅਬ, ਇਹ ਜਵਾਈ ਹੁਣ ਇਸ ਤਰ੍ਹਾਂ ਦੇ ਸ੍ਰੇਸ਼ਟ ਵਿਚਾਰ ਵਾਲੇ ਜਿਹੜੇ ਬਚਨ, ਭੰਨ ਲਗਾ ਹਮ ਪਾਸ, ਖਪਨੀ ਜੀ ਪਾ ਕੇ ਗਲ ਵਿੱਚ ਹੁਣ ਸਾਡੇ ਕੋਲ ਇਹੋ ਜਿਹੇ ਗਿਆਨ ਦੇ ਬਚਨ ਤੂੰ ਕਹਿਣ ਲੱਗ ਪਏ। ਪੂਰਬ ਕਿਉਂ ਨਾ ਵਿਚਾਰਿਓ, ਪਹਿਲਾਂ ਕਿਉਂ ਵਿਆਹ ਤੋਂ ਨੀ ਕਿਉਂ ਨੀ ਤੈਨੇ ਸੋਚਿਆ ਵਿਚਾਰਿਆ ਹੈ, ਜਬ ਕੀਨੋ ਘਰ ਵਾਸ, ਕਹਿੰਦੇ ਇਸ ਤਰ੍ਹਾਂ ਘਰ ਵਸਾਉਣਾ ਕੀਤਾ, ਸ਼ਾਦੀ ਜੀ ਕਰਾਈ ਸੀ, ਇਹੋ ਜਿਹਾ ਵਿਚਾਰ ਤਾਂ ਪਹਿਲਾਂ ਤੂੰ ਸੋਚਣਾ ਕਰਨਾ ਸੀ। ਚੌਪਈ ਖਰਚ ਸਦਨ ਕੋ ਦੀਰਘ ਜਾਨਾ, ਮੈਂ ਜਾਣ ਲਿਆ ਵੀ ਤੂੰ ਆਪਣੇ ਪਰਿਵਾਰ ਤੇਰਾ ਵੱਧ ਗਿਆ, ਘਰ ਦਾ ਬਹੁਤ ਖਰਚ ਹੋ ਗਿਆ। ਵੇਖ ਫਕੀਰੀ ਨਿਜ ਤਾਂ ਨਠਾਨਾ, ਇਸ ਕਰਕੇ ਵੀ ਇਹ ਮੈਥੋਂ ਖਰਚ ਪੁੱਠਾ ਦੇਣੀ ਹੋਣਾ, ਸਕੀਰ ਸੀਰ ਤੇ ਸਾਧਾਂ ਵਾਲਾ ਬਲਗਤਾਂ ਵਾਲਾ ਤੂੰ ਭੇਖ ਧਾਰ ਲਿਆ, ਖਪਨੀ ਪਾ ਲਈ। ਜੇ ਜਾਣਤ ਤੈਂ ਐਸੀ ਕਰਨੀ, ਜੇ ਤੂੰ ਕਹਿੰਦੇ ਜਾਣਦਾ ਸੀ ਵੀ ਇਸੇ ਤਰ੍ਹਾਂ ਇਹ ਕਰਨੀ ਹੈ ਗੱਲ, ਮੋਤ ਅਨੁਜਾ ਬਿਪਤਾ ਕਿਉਂ ਜਰਨੀ, ਮੇਰੀ ਜਿਹੜੀ ਪਿਓ ਮਾਂ ਮੇਰੀ ਜਿਹੜੀ ਲੜਕੀ ਇਹਨੇ ਕਿਉਂ ਵਿਚਾਰੀ ਨੀ, ਇਸ ਤਰ੍ਹਾਂ ਦੀ ਕਹਿੰਦੇ ਮੁਸੀਬਤ ਸਹਾਰਨੀ ਸੀ। ਕਿਉਂ ਕਰਤੀ ਤੇਹ ਕੋ ਸਨ ਬੰਦਾ। ਕਿਉਂ ਕਹਿੰਦੇ ਫਿਰ ਤੇਰੇ ਨਾਲ ਆਪਣੀ ਪੁੱਤਰੀ ਦਾ ਸੰਬੰਧ ਕਰਦੀ ਤੇ ਵਿਆਹ ਕਰਾਉਂਦੀ? ਭਯੋ ਭਾਗ ਜਿਹੇ ਕੋ ਅਤ ਮੰਦਾ, ਮੇਰੀ ਲੜਕੀ ਦਾ ਬਹੁਤ ਮਾੜਾ ਭਾਗ ਹੋਇਆ ਇਹੋ ਜਿਹੇ ਤੇਰੇ ਨਾਲ ਵਿਆਹ ਕਰਾ ਕੇ। ਹਮ ਹੇ ਰਹਿ ਤਨ ਜਾ ਦੁੱਖ ਨੈਨਾ, ਦੇਖ ਹੁਣ ਸਾਰੀ ਜ਼ਿੰਦਗੀ ਆਪਣੀ ਪੁੱਤਰੀ ਦਾ ਜਿਹੜਾ ਦੁੱਖ ਹੈ ਅੱਖਾਂ ਨਾਲ ਵੇਖਾਂਗੇ। ਤੇਰੇ ਔਰ ਪਰਮੇਸ਼ਰ ਭੈਣਾ, ਗੁਰੂ ਨਾਨਕ ਤੂੰ ਸਾਧ ਬਣ ਗਿਆ, ਤੇਰੇ ਹਿਰਦੇ ਵਿੱਚ ਕੋਈ ਪਰਮੇਸ਼ਰ ਦਾ ਡਰ ਪਿਆ ਹੈ ਨਹੀਂ। ਬਾਲਕ ਪਾਲਕ ਹੋਵੇ ਕੌਣ, ਹੁਣ ਤੂੰ ਦੱਸ ਜਿਹੜੇ ਛੋਟੇ ਛੋਟੇ ਬੱਚੇ ਇਹਨਾਂ ਦੀ ਪਾਲਣਾ ਪੋਸਣਾ ਵਾਲਾ ਕੌਣ ਹੋਵੇਗਾ? ਕਿਹ ਆਧਾਰ ਹੋਹੇ ਕਹ ਤੌਣ, ਇਹ ਵੀ ਦੱਸ ਕਿਹਦੇ ਸਹਾਰੇ ਵਿਚਾਰੇ ਹੋਣਗੇ ਪਿਓ ਤਾਂ ਤੂੰ ਸਾਧ ਬਣ ਗਿਆ। ਜਿਨ ਕੋ ਸੁਧ ਬੁੱਧ ਆਏ ਨ ਕੋ, ਜਿਸ ਬੱਚਿਆਂ ਨੂੰ ਜੀ ਮਾੜੀ ਮੋਟੀ ਕੋਈ ਹੋਸ਼ ਨਹੀਂ ਕੋਈ ਅਕਲ ਨਹੀਂ ਆਈ। ਦਰਬ ਕਮਾਵਨ ਕੀ ਵਿਧ ਜੋ, ਕਹਿੰਦੇ ਵੱਡੇ ਹੋ ਕੇ ਹੋ ਸੰਭਾਲ ਕੇ ਧਨ ਕਮਾਉਣ ਵਾਲੀ ਵਿਧੀ ਹੁੰਦੀ ਤਰੀਕਾ ਜੁਗਤੀ ਹੁੰਦੀ ਹੈ। ਤਜ ਭਾਜੇ ਤਿੰਨ ਕੋ ਅਬ ਐਸੇ, ਦੇਖ ਲਾ ਹੇ ਗੁਰੂ ਨਾਨਕ ਛੋਟੇ ਛੋਟੇ ਬੱਚਿਆਂ ਨੂੰ ਤੂੰ ਛੱਡ ਕੇ ਓ ਭੱਜ ਗਿਆ ਹੈ। ਜਾਮਨ ਬਸ ਪਰਦੇਸੀ ਜੈਸੇ, ਕਹਿੰਦੇ ਪਰਦੇਸੀ ਮੁਸਾਫਿਰ ਕਿਤੇ ਰਾਤ ਰਹਿ ਕੇ ਭੱਜ ਜਾਂਦਾ ਨਿਕਲ ਜਾਂਦਾ ਸਰਾਂ ਚੋਂ। ਸੁਤਕ ਮੋਹ ਨਾ ਮਨ ਮਹਿ ਆਵੇ ਹੈ, ਦੇਖ ਲਾ ਤੇਰੇ ਮਨ ਵਿੱਚ ਪੁੱਤਰਾਂ ਦਾ ਮਾੜਾ ਮੋਟਾ ਮੋਹ ਹੀ ਨਹੀਂ ਆਉਂਦਾ ਹੈ। ਜੋ ਜਗ ਮਹਿ ਜਿਜ ਬੰਸ ਵਧਾਵੇ ਹੈ, ਮੇਰੇ ਪੁੱਤਰ ਹੈ ਆਪਣੀ ਕਹਿੰਦੇ ਸੰਸਾਰ ਵਿੱਚ ਕੁਲ ਵਧਾਉਂਦੇ ਹੁੰਦੇ ਹੈ। ਦੋਹਰਾ ਪੁੱਤਰਨ ਕੇ ਹਿਤ ਨਰ ਸਭ, ਮੇਰੇ ਸਿਆਣੇ ਲੋਕ ਆਪਣੇ ਪੁੱਤਰਾਂ ਦੇ ਵਾਸਤੇ ਕਰ ਹੈ ਅਨਕ ਪ੍ਰਯਾਸ, ਅਨੇਕਾਂ ਤਰ੍ਹਾਂ ਦੇ ਹੀਲੇ ਉਹ ਕਰਦੇ। ਤਿੰਨ ਕੋ ਅਬ ਹੈ ਅਨਾਥ ਕਰ, ਉਹਨਾਂ ਪੁੱਤਰਾਂ ਨੂੰ ਜਿੰਨਾ ਕਰਕੇ ਕੁਲ ਚੱਲਦੀ ਉਹਨਾਂ ਨੂੰ ਵਿਚਾਰਿਆਂ ਨੂੰ ਕਹਿੰਦੇ, ਜਿਸ ਜਿਵੇਂ ਕਿਵੇਂ ਕਿਸੇ ਦਾ ਪਿਓ ਮਰ ਜੇ ਉਹ ਅਨਾਥ ਜੇ ਹੋ ਜਾਂਦੇ, ਜਤੀਮ ਜੇ ਹੋ ਜਾਂਦੇ, ਜਤੀਮ ਜੇ ਕਰਕੇ ਸਾਧ ਬਣਾ ਦੁੱਖ ਰਾਸ, ਬਹੁਤਾ ਦੁੱਖ ਦੇਣ ਵਾਲਾ ਹੁਣ ਤੂੰ ਸਾਧ ਬਣ ਗਿਆ। ਚੌਪਈ ਦਰਬ ਫਕੀਰਨ ਸਰਬ ਲੁਟਾਇਆ, ਜਿਹੜਾ ਮੋਦੀ ਖਾਨੇ ਦਾ 760 ਰੁਪਈਆ ਸੀ ਉਹ ਫਕੀਰਾਂ ਸਾਧਾਂ ਨੂੰ ਤੂੰ ਲੁਟਾ ਪੁਟਾ ਦਿੱਤਾ। ਅਬ ਜੋ ਬਾਕੀ ਤਿੰਨ ਹੈ ਦਿਵਾਇਆ, ਜਿਹੜਾ ਹੁਣ ਬਾਕੀ ਮਾੜਾ ਮੋਟਾ ਰਹਿੰਦਾ ਉਹ ਤਾਂ ਇਹਨਾਂ ਨੂੰ ਦਵਾ ਦੇ ਕਹਿ ਕੇ ਨਵਾਬ ਨੂੰ। ਅਹ 760 ਜੋ ਬਾਕੀ, ਜਿਹੜੇ ਕਹਿੰਦੇ ਨਵਾਬ ਕੋਲੇ 760 ਰੁਪਈਏ ਬਾਕੀ ਪਏ ਹੈ, ਦੇਹੋ ਭਾਰ ਜਾ ਸੁਧ ਲਿਹ ਤਾਂ ਕੀ, ਇਹ ਤਾਂ ਆਪਣੀ ਘਰਵਾਲੀ ਨੂੰ ਦੇ ਦੇ, ਮਾੜੀ ਮੋਟੀ ਉਹਦੀ ਖਬਰ ਸਾਰ ਲੈ ਲਾ ਤੂੰ ਜਾਂਦਾ ਜਾਂਦਾ। ਮੂਲਾ ਕਹਿ ਹਿਰਦੇ ਮੈਂ ਜਾਣਤ, ਮੂਰ ਚੰਦ ਬੋਲਿਆ ਕਹਿੰਦੇ ਘਰਵਾਲੀ ਚੰਦੋ ਰਾਣੀ ਮੈਂ ਹਿਰਦੇ ਵਿੱਚ ਜਾਣਦਾ ਹਾਂ ਸਮਝਦਾ ਹਾਂ, ਪੂਰਬ ਕਰਮਨ ਤੇ ਅਨੁਮਾਨਤ, ਮੈਂ ਤਾਂ ਪਹਿਲਾਂ ਜਦੋਂ ਇਹ ਕੰਮ ਕਰਦਾ ਹੁੰਦਾ ਸੀ ਨਾ ਇੱਥੇ ਮੋਦੀ ਖਾਨੇ ਦੇ ਉਦੋਂ ਹੀ ਅਨੁਮਾਨ ਲਾ ਲਿਆ ਸੀ। ਇਹ ਹੋਵੇ ਇੱਕ ਦਿਓਸ ਫਕੀਰਾ, ਗਰੀਬਾਂ ਨੂੰ ਲੁਟਾਈ ਪੁਟਾਈ ਜਾਂਦਾ, ਇੱਕ ਦਿਨ ਇਹਨੇ ਫਕੀਰ ਬਣ ਜਾਣਾ। ਪੀ ਤਸ ਵਿਦ ਕੀ ਵੇਖ ਸਰੀਰਾ, ਜਿਹੜਾ ਮੇਰਾ ਲਾਲ ਕਹਿੰਦੇ ਉਵੇਂ ਹੋ ਗਿਆ, ਕਹਿੰਦੇ ਦੇਖ ਲਓ ਇਹਨੇ ਸਰੀਰ ਤੇ ਉਹ ਸਾਧਾ ਬੜਾ ਲਵਾਸ ਜਿਹਾ ਧਰ ਲਿਆ, ਖਫਨੀ ਪਾ ਲਈ ਹੈ। ਸੁਣ ਹੈ ਜਰਾਮ ਨਾਨਕੀ ਬੈਨਾ, ਹੇ ਜਰਮੂਲ ਚੰਨ ਤੇ ਚੰਦੋ ਰਾਣੀ ਦੀਆਂ ਗੱਲਾਂ ਜੈ ਰਾਮ ਤੇ ਨਾਨਕੀ ਦੋਵੇਂ ਸੁਣ ਰਹੇ। ਪੁਨ ਸ੍ਰੀ ਨਾਨਕ ਸਭ ਗੁਣ ਐਨਾ, ਤੀਜੇ ਗੁਰੂ ਨਾਨਕ ਸਾਹਿਬ ਜੋ ਸਾਰੇ ਗੁਣਾਂ ਦੇ ਘਰ ਉਹ ਵੀ ਸੁਣੀ ਜਾ ਰਹੇ ਅਗਿਆਨੀਆਂ ਦੀਆਂ ਗੱਲਾਂ। ਉੱਤਰ ਤਿੰਨ ਕੋ ਦੇ ਨ ਕੋ, ਕਿਉਂਕਿ ਅਗਿਆਨੀਆਂ ਨੇ ਕਿਹੜਾ ਸਮਝਣਾ ਹੁੰਦਾ ਹੈ, ਇਸ ਕਰਕੇ ਇਹਨਾਂ ਨੂੰ ਤਿੰਨੇ ਕੁਝ ਨੀ ਜਵਾਬ ਦੇ ਰਹੇ। ਕਰੀ ਮਸਟ ਵੱਡ ਜਾਣੇ ਸੋ, ਵੀ ਚਲੋ ਉਮਰ ਵਿੱਚ ਦੋਵੇਂ ਵੱਡੇ ਹੋ ਜਾਣ ਕੇ ਚੋਪੀ ਧਾਰਨ ਕਰ ਲਈ ਹੈ। ਦੋਹਰਾ ਦੌਲਤ ਖਾਨ ਨਰੇਸ਼ ਧਨ, ਇਧਰ ਜਿਹੜਾ ਦੌਲਤ ਖਾਨ ਨਵਾਬ ਹੈ ਉਸਨੇ ਜਿਹੜਾ 760 ਰੁਪਈਏ ਸੀ ਭੇਜ ਦਿਓ ਤੇ ਹਕਾਲ, ਅੱਧੇ ਜਿਹੜੇ ਰੁਪਈਏ ਉਹ ਕਹਿੰਦੇ ਉਸ ਸਮੇਂ ਭੇਜ ਦਿੱਤੇ ਹਨ। ਅਸੀਂ ਅਧਿਕ ਪੁਨ 300, 300 ਦੇ ਉੱਪਰ ਅਧਿਕ 80 ਰੁਪਈਏ, ਕਿਉਂਕਿ 760 ਰੁਪਈਏ ਸੀ ਉਹਨਾਂ ਵਿੱਚੋਂ ਅੱਧੇ 380 ਰੁਪਈਏ ਬਣਦੇ ਹਨ। ਆਨੇ ਨਿਕਟ ਗੋਪਾਲ ਉਹ ਗੁਰੂ ਮਹਾਰਾਜ ਦੇ ਕੋਲ ਕਹਿੰਦੇ ਨਵਾਬ ਦੇ ਦਿੱਤੇ ਹੋਏ ਕਿਸੇ ਪੁਰਸ਼ ਨੇ ਲੈ ਆਉਂਦੇ ਹਨ। ਚੌਪਈ ਲੀਨ ਜਰਾਮ ਹਾਥ ਸੋ ਦਰਬਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸੋਂ ਜੈ ਰਾਮ ਨੇ ਆਪਣੇ ਹੱਥਾਂ ਵਿੱਚੋਂ 380 ਰੁਪਈਏ ਲੈ ਲਏ ਹਨ। ਜਾਇ ਸੁਲੱਖਣੀ ਢਿੱਗਦੀ ਸਰਬਾ ਜਿੱਥੇ ਗੁਰੂ ਨਾਨਕ ਸਾਹਿਬ ਦੀ ਸ੍ਰੇਸ਼ਟ ਸੁਪਤਨੀ ਸੁਲੱਖਣੀ ਬੈਠੀ ਹੈ ਆਪਣੇ ਘਰ ਵਿੱਚ ਉੱਥੇ ਜਾ ਕੇ ਦੇ ਦਿੱਤੇ ਹਨ। ਅਰਧ ਰਹੇ ਸੋ ਖਾਨ ਨਿਰਪਾਲਾ ਜਿਹੜੇ ਅੱਧੇ ਕੁ ਰੁਪਈਏ ਰਹਿ ਗਏ ਸਨ ਉਹ ਜਿਹੜਾ ਮੁਸਲਮਾਨ ਪਠਾਨ ਨਵਾਬ ਦੌਲਤ ਖਾਂ ਹੈ ਤੇ ਫਕੀਰ ਨਜਾਹਾਂ ਵਿਸਾਲਾ ਜਿੱਥੇ ਬਹੁਤੇ ਫਕੀਰ ਬੈਠੇ ਉੱਥੇ ਕਹਿੰਦੇ ਜਾ ਕੇ ਨਵਾਬ ਨੇ ਉਹਨਾਂ ਨੂੰ ਦੇ ਦਿੱਤੇ। ਸੋ ਬਾਸੁਰ ਤੈਂ ਬੀਤੇ ਉਹ ਸਗਰਾ ਉਹ ਜਿਹੜਾ ਦਿਨ ਸੀ ਇਸ ਤਰ੍ਹਾਂ ਕਹਿੰਦੇ ਰੌਲੇ ਰੱਪੇ ਵਿੱਚ ਹੀ ਲੰਘ ਗਿਆ। ਸੱਸ ਸਸੁਰ ਕੋ ਕਰਤੇ ਉਹ ਝਗੜਾ ਸੱਸ ਤੇ ਸਹੁਰੇ ਦੋਹਾਂ ਦਾ ਝਗੜਾ ਕਰਦਿਆਂ ਕਰਦਿਆਂ ਹੀ ਦਿਨ ਲੰਘਿਆ ਸਾਰਾ। ਰਜਨੀ ਭਈ ਆਨ ਕਰ ਜਬ ਹੀ ਕਹਿੰਦੇ ਦਿਨ ਛਿਪ ਗਿਆ ਤੇ ਰਾਤ ਹੋਏ ਆਈ ਹੈ। ਭੋਜਨ ਕਰ ਪੌਡੇ ਘਰ ਸਭ ਹੀ ਸਾਰੇ ਕਹਿੰਦੇ ਭੋਜਨ ਛਕ ਕੇ ਘਰ ਦੇ ਵਿੱਚ ਬਰਾਜ ਗਏ ਲੇਟ ਗਏ। ਅਰਣੋਂਦਤ ਉੱਠ ਆਰਤ ਹਾਰੀ ਜਦੋਂ ਸੂਰਜ ਚੜ੍ਹਨ ਦਾ ਸਮਾਂ ਜਾ ਹੋਇਆ ਹੈ ਜੋ ਇਹ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਉੱਠ ਖੜੋਤੇ ਹਨ। ਕਵਨੇ ਜਹਿ ਸਰਤਾ ਬਰ ਬਾਰੀ ਜਿੱਥੇ ਕਹਿੰਦੇ ਨਦੀ ਦਾ ਸ੍ਰੇਸ਼ਟ ਪਾਣੀ ਉਧਰ ਨੂੰ ਚੱਲ ਪਏ ਹਨ। ਕਰ ਦਾਂਤਨ ਮੁਖ ਜਲਜ ਪਖਾਰਾ ਹਾਂ ਮਹਾਰਾਜ ਨੇ ਪਹਿਲਾਂ ਦਾਤਣ ਕੀਤੀ ਹੈ ਫਿਰ ਕਵਲ ਵਰਗਾ ਜਿਹੜਾ ਮੁਖ ਹੈ ਉਹਨੂੰ ਕਹਿੰਦੇ ਧੋਤਾ ਹੈ ਕੁਰਲੇ ਕੀਤੇ ਹਨ। ਕੁਨ ਮੱਜਨ ਕੀ ਵੇ ਮਝਾਰਾ ਜਿਹੜੀ ਵੇਈ ਨਦੀ ਉਹਦੇ ਵਿੱਚ ਚੁੱਪੀ ਮਾਰ ਕੇ ਇਸ਼ਨਾਨ ਕਰ ਲਿਆ ਹੈ। ਗਹਿਰ ਨਿਕਸਕਾਰ ਪਹੁੰਚ ਸਰੀਰ ਵੇਈ ਨਦੀ ਤੋਂ ਬਾਹਰ ਨਿਕਲ ਕੇ ਪਰਨੇ ਦੇ ਨਾਲ ਸਰੀਰ ਨੂੰ ਸਾਫ਼ ਕਰ ਲਿਆ। ਪੀਨਕ ਪੀਨਹ ਗੁਨੀ ਗਹੀਰਾ ਗੁਣਾਂ ਦੇ ਜਿਹੜੇ ਗੀਰ ਸਮੁੰਦਰ ਉਹਨਾਂ ਨੇ ਲੱਕ ਨਾਲ ਜਿਵੇਂ ਲਗੋਟੀ ਜੀ ਹੁੰਦੀ ਇਹੋ ਜਿਹਾ ਕੱਪੜਾ ਲਗੋਟੀ ਵਾਂਗੂ ਬਨ ਲਿਆ ਹੈ। ਇਸ ਥਿਤ ਤਹਿ ਹੇਰਿਓ ਰੌਰਾ ਆ ਉੱਥੇ ਮਾਰਾ ਬੇਈ ਨਦੀ ਦੇ ਕਿਨਾਰੇ ਤੇ ਸਥਿਤ ਹੋ ਗਏ ਤੇ ਉੱਥੇ ਰੌਲਾ ਪੈਂਦਾ ਜਾ ਵੇਖਿਆ ਆਪ ਜੀ ਨੇ। ਉਤੋਂ ਜਗਾਤੀ ਖੱਤਰੀ ਠੌਰਾ ਕਹਿੰਦੇ ਉਹ ਜਗ੍ਹਾ ਤੇ ਕਹਿੰਦੇ ਇੱਕ ਜਿਹੜਾ ਖੱਤਰੀ ਸੀ ਉਹ ਜਗਾਤੀਆ ਸੀ ਮਸੂਲ ਲੈਂਦਾ ਸੀ ਹਰ ਇੱਕ ਆਏ ਜਾਏ ਤੋਂ ਇੱਕ ਦੂਜ ਧੇਨ ਆਨ ਤੋਂ ਰੋਕਾ ਕੋਈ ਬ੍ਰਾਹਮਣ ਕਹਿੰਦੇ ਗਊ ਲਈ ਆਉਂਦਾ ਸੀ ਉਹਨੂੰ ਖੱਤਰੀ ਨੇ ਰੋਕਿਆ ਹੈ। ਦਿਓ ਜਗਾਤ ਆਨ ਤੋਂ ਸੋਕਾ ਦਿਓ ਤੂੰ ਗਊ ਨੂੰ ਬਿਨਾਂ ਦਿੱਤੇ ਤੂੰ ਸੁੱਕਾ ਹੀ ਲਿਆਇਆ ਤੇ ਮੇਰੀ ਜਗਾਤ ਦੇ ਮੇਰਾ ਮਸੂਲ ਦੇ ਚਾਚੇ ਕਿਤਕ ਨਹੀਂ ਤੇ ਪਾਸੀ ਆਹੋ ਇਸ ਤਰ੍ਹਾਂ ਖੱਤਰੀ ਨੇ ਕੁਝ ਕੁ ਬ੍ਰਾਹਮਣ ਤੋਂ ਮਸੂਲ ਦੇ ਪੈਸੇ ਜੇ ਮੰਗੇ ਉਹਦੇ ਕੋਲ ਇੰਨੇ ਹੈ ਨਹੀਂ ਸੀ। ਦੂਜੀ ਦਸ਼ਾ ਦੇਖ ਅਵਿਨਾਸੀ ਬ੍ਰਾਹਮਣ ਦੀ ਜਿਹੜੀ ਹਾਲਤ ਜੀ ਮਾੜੀ ਦੇਖ ਕੇ ਵਿਚਾਰੇ ਦੀ ਮਹਾਰਾਜ ਨੇ ਚੌਂਕਾ ਧੋਤੀ ਟਿੱਕਾ ਮਾਲਾ ਉਧਰ ਜਿਹੜਾ ਖੱਤਰੀ ਹੈ ਕਹਿੰਦੇ ਉਹ ਗਊ ਦਾ ਗੋਹਾ ਜਾ ਲੈ ਕੇ ਚੌਂਕਾ ਦੇਈ ਜਾਂਦਾ ਤੇ ਧੋਤੀ ਜੀ ਤੇੜ ਤੰਗਣ ਲੰਗੰਗਣੋਂ ਤਾਂ ਨੂੰ ਕਸੀ ਹੀ ਹੈ ਟਿੱਕਾ ਮੱਥੇ ਤੇ ਆ ਗਲ ਵਿੱਚ ਲੰਮੀ ਸਾਰੀ ਮਾਲਾ ਸਿੱਟੀ ਹੋਈ ਹੈ। ਭਲੇ ਬਣਾਓ ਲਖਿਓ ਕਿਰਪਾਲਾ ਚੰਗਾ ਤਰ੍ਹਾਂ ਕਹਿੰਦੇ ਬਣਾ ਬਣਾਇਆ ਚੰਗੀ ਤਰ੍ਹਾਂ ਠਾਠ ਬਾਠ ਜਿਹਾ ਬਣਾਇਓ ਖੱਤਰੀ ਨੇ ਸਤਿਗੁਰੂ ਨੇ ਦੇਖਿਆ ਹੈ। ਵਿਪਰ ਗਊ ਕੀ ਮੋਚਨ ਰੋਕਾ ਹਾਂ ਜਿਹੜੇ ਬ੍ਰਾਹਮਣ ਤੋਂ ਗਊ ਨੀ ਉਹ ਰੋਕ ਲੱਗੀ ਹੈ ਨਾ ਉਹਨੂੰ ਸ਼ੰਕ ਖਤਮ ਕਰਨ ਵਾਸਤੇ ਤਿਸ ਪਰ ਸ੍ਰੀ ਗੁਰ ਕਹਿਓ ਸਲੋਕਾ ਉਹਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰ ਤੋਂ ਇੱਕ ਸਲੋਕ ਕਿਹਾ ਹੈ। ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵਾ ਖੱਤਰੀ ਨੂੰ ਕਹਿਣ ਲੱਗੇ ਵੀ ਜਿਹੜਾ ਇਹ ਗਊ ਜਿਹਨੂੰ ਤੁਸੀਂ ਮਾਤਾ ਕਹਿੰਦੇ ਆ ਬ੍ਰਾਹਮਣ ਨੂੰ ਤੁਸੀਂ ਦੇਵਤਾ ਕਹਿੰਦੇ ਆ ਇਹ ਦੋਹਾਂ ਨੂੰ ਤੁਸੀਂ ਕਹਿੰਦੇ ਟੈਕਸ ਲਾਉਣੇ ਮਸੂਲ ਲਾਉਣੇ ਜਗਾਤ ਲਾਉਣੇ ਗੋਬਰ ਤਰਨ ਨਾ ਜਾਏ ਗਊ ਮਾਤਾ ਦਾ ਗੋਹਾ ਜਾ ਚੁੱਕ ਕੇ ਚੌਕਾ ਦਿੰਦੇ ਹੈ ਇਹ ਗੋਹੇ ਦੇ ਤਰਨ ਚੌਕੇ ਨਾਲ ਤਾਂ ਤੀ ਤਰਨਾ ਜਾ ਤਰਿਆ ਜਾ ਸਕਦਾ ਪਾਰ ਲੰਘਿਆ ਜਾ ਸਕਦਾ ਧੋਤੀ ਟਿੱਕਾ ਤੈ ਜਪ ਮਾਲੀ ਇਸੇ ਤਰ੍ਹਾਂ ਤੇੜ ਧੋਤੀ ਜੀ ਬੰਨੀ ਹੈ ਤੇ ਮੱਥੇ ਤੇ ਟਿੱਕਾ ਜਾ ਲਾਇਆ ਤੇ ਗਲ ਵਿੱਚ ਜਪਣ ਵਾਲੀ ਮਾਲਾ ਜੀ ਪਾਈ ਹੋਈ ਹੈ ਤੈਨੇ ਖਤਰੀਆ, ਧਨ ਮਲੇਛਾ ਖਾਈ। ਆ ਜਿਹੜੀ ਮਹਿਲ ਦੇ ਇੱਛਾ ਵਾਲਾ ਹੈ ਉਹਨਾਂ ਦੇ ਘਰ ਦਾ ਤੂੰ ਧਾਨ ਖਾਨਾ ਅੰਨ ਖਾਨਾ ਹੈ, ਅੰਤਰ ਪੂਜਾ ਪੜ ਹੈ ਕਤੇਬਾ, ਅੰਦਰ ਘਰ ਦੇ ਬੈਠ ਕੇ ਤੂੰ ਪੂਜਾ ਕਰਦਾ ਠਾਕਰਾਂ ਦੀ ਸਾਲਗਰਾਮ ਦੀ, ਤੇ ਬਾਹਰ ਕਹਿੰਦੇ ਮੁਸਲਮਾਨਾਂ ਨੂੰ ਦੁਖੇ ਕੇ ਅੰਜੀਲ ਤੁਰੇ ਕਤੇ ਵਾਲਕ ਤੂੰ ਪੜਦਾ ਹੈ, ਸੰਜਮ ਤੁਰਕਾ ਭਾਈ। ਆ ਜਿੰਨਾ ਤੇਰਾ ਕਹਿੰਦੇ ਸੰਜਮ ਹੈ ਯਤਨ ਹੀਲਾ ਹੈ ਤਾਂ ਤੌਰ ਤਰੀਕਾ ਢੰਗ ਤਰੀਕਾ ਸਭ ਭਰਾਵਾ ਇਹ ਮੁਸਲਮਾਨਾਂ ਵਾਲਾ ਹੀ ਹੈ, ਛੋਡੀ ਲੈ ਪਾਖੰਡਾ। ਨਾਰਾ ਕਹਿੰਦੇ ਖਤਰੀਆ ਜਿਹੜਾ ਪਖੰਡ ਜਾ ਕਰਨਾ ਤੂੰ ਛੱਡ ਦੇ, ਨਾਮ ਲਿਆ ਜਾਹੇ ਤਰਨ ਦਾ, ਪਰਮੇਸ਼ਰ ਦਾ ਨਾਮ ਲਿਆ ਕਰ ਫਿਰ ਤੇਰਾ ਤਰ ਜਾਣਾ ਹੋਵੇਗਾ। ਮਹੱਲਾ ਪਹਿਲਾ ਮਾਨਸ ਖਾਣੇ ਕਰ ਹੈ ਨਿਵਾਜ, ਇਹਨੇ ਜਿਹੜੇ ਸਮੂਤੇ ਮਨੁੱਖ ਨੂੰ ਖਾ ਜਾਣ ਵਾਲੇ ਅਜੇ ਵੱਡੀ ਦਾ ਵੱਡੀ ਲੈ ਖਾਣ ਵਾਲੇ ਮਨੁੱਖ ਹੈ ਉਹ ਨਵਾਜ ਪੁਜਾਰਨਾ ਕਰਦੇ। ਛੁਰੀ ਵਗਾਇਨ ਤਿੰਨ ਗੱਲ ਤਾਗ, ਪ੍ਰਤੱਕ ਛੁਰੀ ਚਲਾਉਂਦੇ ਉਹਨਾਂ ਦੇ ਗਲ ਵਿੱਚ ਤਾਗੇ ਜੇ ਪਾਏ ਜਿਹਨੇ ਉਜੇ ਪਾਏ ਹੋਏ, ਤਿੰਨ ਘਰ ਬ੍ਰਾਹਮਣ ਪੂਰਹ ਨਾਲ, ਉਹਨਾਂ ਐਸੇ ਖੱਤਰੀਆਂ ਦੇ ਘਰਾਂ ਵਿੱਚ ਆ ਕੇ ਜਿਹੜੇ ਬ੍ਰਾਹਮਣ ਹੈ ਉਹ ਕਹਿੰਦੇ ਸੰਖ ਪੂਰ ਦੇ ਸੰਖ ਵਜਾਉਂਦੇ ਹੈ, ਉਹਨਾਂ ਭਿਆਵਹਿ ਉਹੀ ਸਾਧ, ਉਹਨਾਂ ਬ੍ਰਾਹਮਣਾਂ ਨੂੰ ਵੀ ਉਹਨਾਂ ਖੱਤਰੀਆਂ ਨੂੰ ਵੀ ਜਿਹੜੇ ਕੋਈ ਇਹੋ ਕਰਦੇ ਉਹੀ ਸਵਾਦ ਆਉਣਾ ਹੈ ਨਾ। ਕੂੜੀ ਰਾਸ ਕੂੜਾ ਵਾਪਾਰ, ਸ਼ਰਧਾ ਰੂਪੀ ਜਿਹੜੀ ਪੂੰਜੀ ਉਹ ਵੀ ਕੂੜੀ ਹੈ, ਤੇ ਜਿਹੜਾ ਕੇ ਉਹ ਵਪਾਰ ਹੈ ਲੈਣ ਦੇਣਾ ਦਿਖਾਵਾ ਉਹ ਵੀ ਐਵੇਂ ਝੂਠਾ ਹੀ ਹੈ, ਕੂੜ ਬੋਲ ਕਰ ਹੈ ਆਹਾਰ, ਕਿਉਂਕਿ ਝੂਠ ਬੋਲ ਕੇ ਦੋਵੇਂ ਜਾਣੇ ਭੋਜਨ ਛਕਣਾ ਕਰਦੇ। ਸ਼ਰਮ ਧਰਮ ਕਾ ਡੇਰਾ ਦੂਰ, ਕਹਿੰਦੇ ਜਿਹੜਾ ਕੋਈ ਸ਼ਰਮ ਸੀ ਤੇ ਆਪਣਾ ਧਰਮ ਚੰਗੇ ਅਸੂਲ ਸੀ ਉਹਨਾਂ ਦਾ ਡੇਰਾ ਟਿਕਾਣਾ ਕਿਤੇ ਦੂਰ ਹੀ ਰਹਿ ਗਿਆ ਹੈ। ਨਾਨਕ ਕੂੜ ਰਹਿਆ ਭਰਪੂਰ, ਹਰ ਪਾਸੇ ਜਿਹੜਾ ਝੂਠ ਐਨ ਭਰਪੂਰ ਹੋ ਰਿਹਾ, ਹਰ ਪਾਸੇ ਝੂਠ ਦਾ ਹੀ ਬੋਲਬਾਲਾ ਹੋ ਰਿਹਾ। ਮੱਥਾ ਟਿੱਕਾ ਤੇੜ ਧੋਤੀ ਕਖਾਈ, ਮੱਥੇ ਤੇ ਟਿੱਕਾ ਜਾ ਲਾ ਲਿਆ, ਤੇੜ ਕਹਿੰਦੇ ਕਖਾਈ ਉਹ ਹਿਰਮਚੀ ਰੰਗ ਦੀ ਧੋਤੀ ਜੀ ਬਨ ਲਈ। ਹੱਥ ਛੁਰੀ ਜਗਤ ਕਸਾ ਕਾ ਸਾਈ, ਹੱਥ ਵਿੱਚ ਪ੍ਰਤੱਖ ਛੁਰੀ ਹੈ ਇਸੇ ਤਰ੍ਹਾਂ ਸਾਰੇ ਸੰਸਾਰ ਦਾ ਵੱਡਾ ਕਸਾਈ ਬਣ ਰਿਹਾ ਹੈ। ਨੀਲ ਵਸਤ ਪਹਿਰ ਹੋਵੇ ਪਰਵਾਨ, ਨੀਲੇ ਰੰਗ ਦੇ ਵਸਤਰ ਜੇ ਪਹਿਣ ਕੇ ਇਸ ਤਰ੍ਹਾਂ ਮੁਸਲਮਾਨਾਂ ਦੀ ਸਭਾ ਵਿੱਚ ਪ੍ਰਵਾਨਿਕ ਹੋ ਰਿਹਾ, ਜਾਂ ਨੀਲੇ ਵਸਤਰ ਪਹਿ ਕੇ ਇਸ ਤਰ੍ਹਾਂ ਕਹਿੰਦੇ ਉਹਨਾਂ ਵਰਗਾ ਪ੍ਰਮਾਣ ਕਿ ਉਹਨਾਂ ਦੇ ਸਦਰਸ ਹੋ ਰਿਹਾ ਹੈ। ਮਲੇਸ਼ ਧਾਨ ਲੈ ਪੂਜਹ ਪੁਰਾਣ, ਮਲੇਸ਼ਾਂ ਦਾ ਅੰਨ ਲੈਂਦਾ ਹੈ ਅੰਤਰ ਖਾਦੇ ਪੁਰਾਣ ਪੂਜਦਾ ਹੈ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਆ ਜਿਹੜੀ ਅਪਾਖਿਆ ਹੈ ਜਿਹੜੀ ਲੋਕ ਬੋਲੀ ਉੱਥੋਂ ਮੁਸਲਮਾਨਾਂ ਦੀ ਭੁੱਖਿਆ, ਅਪਾਖਿਆ ਕਲਮਾ ਕਹਿੰਦੇ ਆ, ਅਪਾਖਾ ਕਲਮੇ ਦਾ ਪੜ੍ਹ ਕੇ ਕੁੱਠਾ ਕੋਇਆ ਹੋਇਆ ਬੱਕਰਾ ਖਾਣਾ ਕਰਦੇ। ਚੌਕੇ ਉੱਪਰ ਕਿਸੇ ਨਾ ਜਾਣਾ, ਇਹ ਮਗਰੋਂ ਗਊ ਦਾ ਗੋਹਾ ਜਾਂ ਚੌਂਕਾ ਦੇ ਲੈਂਦੇ ਆ, ਫਿਰ ਕਹਿੰਦੇ ਬਈ ਇਹਦੇ ਉੱਪਰ ਕਿਸੇ ਨੇ ਨੀ ਜਾਣਾ ਹੈ। ਦੇਖਾ ਚੌਕਾ ਕੱਢੀ ਕਾਰ, ਇਸ ਤਰ੍ਹਾਂ ਕਹਿੰਦੇ ਗਊ ਦੇ ਗੋਹੇ ਦਾ ਚੌਕਾ ਜਾ ਦੇ ਕੇ ਉਹਦੇ ਚਾਰ ਚੁਫੇਰੇ ਲਕੀਰਾਂ ਕਾਰਾਂ ਜੀਆਂ ਕੱਢ ਦਿੱਤੀਆਂ ਜਾਂਦੀਆਂ। ਉੱਪਰ ਆਏ ਬੈਠੇ ਕੂੜਿਆਰ, ਉੱਪਰ ਕਹਿੰਦੇ ਬ੍ਰਾਹਮਣ ਤੇ ਖੱਤਰੀ ਝੂਠ ਦੇ ਘਰਾ ਬੈਠਦੇ ਆ। ਮਤ ਭਿੱਟੈ ਵੇ ਮਤ ਭਿੱਟੈ, ਕਹਿੰਦੇ ਮਤਾਂ ਵੀ ਸਾਡੇ ਚੌਂਕੇ ਨੂੰ ਭਰ ਦੇਣਾ, ਮਤਾਂ ਸਾਨੂੰ ਮਾੜਾ ਮੋਟਾ ਹੰਗ ਸੁਹਾ ਕੇ ਭਿੱਟ ਦੇਣਾ, ਇਹ ਅੰਨ ਸਾਡਾ ਫਿੱਟੈ, ਜਿਹੜਾ ਚੌਂਕੇ ਤੇ ਅਸੀਂ ਅੰਨ ਜਾ ਰੱਖਿਆ ਨਾ ਧੋ ਧੂ ਕੇ ਮਤਾਂ ਨੂੰ ਫਟਕਾਰ ਕਰੇ ਖਰਾਬ ਕਰ ਦੇਣਾ ਤੁਸੀਂ, ਤਨ ਫਿੱਟੈ ਫੇਟ ਕਰੇ ਨਾ, ਇਹ ਸਰੀਰ ਕਰਕੇ ਫਿੱਟੇ ਹੋਏ ਹੈ ਫਟਕਾਰ ਯੋਗ ਜਿਹੜੇ ਕੰਮ ਕਰਦੇ ਹੈ। ਮਨ ਝੂਠੇ ਚੁਲੀ ਭਰੇ ਨਾ, ਮਨ ਕਹਿੰਦੇ ਝੂਠ ਬੋਲਣ ਕਰਕੇ ਪਵਿੱਤਰ ਗੰਦੇ ਝੂਠੇ ਹੈ, ਬਾਹਰੋਂ ਇਸ ਤਰ੍ਹਾਂ ਕਹਿੰਦੇ ਸਲੋਕ ਜਾ ਪੜ ਪੜ ਕੇ ਚੁਲੀਆਂ ਭਰਦੇ ਹੈ, ਇਸ ਤਰ੍ਹਾਂ ਚੁਲੀ ਜੀ ਪੜਦੇ ਆ ਸਲੋਕ, ਅਨਿਆਦ ਪਵੰਤੀ ਭੂਧਾਨੀ ਪਰ ਜਿੰਨੇ ਆ ਧਨ ਸੰਭਲ ਹੈ, ਜਗਿਆਤ ਬਹੰਤੀ ਇਸ ਤਰ੍ਹਾਂ ਪ੍ਰਗਿਅੰ ਜਗਿਆਸ ਕਰਮ ਸੰਭਵ ਹੈ, ਇਸ ਤਰ੍ਹਾਂ ਦਾ ਕਹਿੰਦੇ ਸਲੋਕ ਜਿਹਾ ਪੜ੍ਹ ਕੇ ਚੁਲੀ ਭਰਦੇ ਹੋ ਤੁਸੀਂ। ਕਹੋ ਨਾਨਕ ਸੱਚ ਧਿਆਈ ਹੈ। ਮਹਾਰਾਜ ਕਹਿੰਦੇ ਜਿਹੜਾ ਵੀ ਅਸਲ ਰੂਪ ਦੇ ਵਿੱਚ ਜਿਹੜਾ ਸੱਚ ਸਰੂਪ ਵਾਹਿਗੁਰੂ ਦਾ ਨਾਮ ਧਿਆਉਣਾ ਕਰੀਏ, ਸੁੱਚ ਹੋਵੇ ਤਾਂ ਸੱਚ ਪਾਈਏ। ਹਾਂ, ਜਾਂ ਸੱਚ ਹੋਵੇ ਤਾਂ ਸੁੱਚ ਪਾਈਏ, ਜਿੱਥੇ ਜਾਂ ਤਾਂ ਦਾ ਸੰਬੰਧ ਹੈ, ਜਿੱਥੇ ਜਾ ਵਾਜੇ ਉੱਥੇ ਤਬ ਨਾਲ ਹੁੰਦਾ ਹੈ। ਇਸ ਤਰ੍ਹਾਂ ਜਿੱਥੇ ਜਾਂ ਸ਼ਬਦ ਉੱਥੇ ਨਾਲ ਤਾਂ ਦਾ ਸੰਬੰਧ ਹੁੰਦਾ ਹੈ। ਜਹਾਂ ਇੱਕ ਹੀ ਗਿਣਤੀ ਆਵੇ ਤਾਂ ਅਵਸ਼ ਅਨੇਕ ਰਹਾਵੇ, ਜਿੱਥੇ ਸੱਤ ਹੋ ਜਾਏ ਉੱਥੇ ਸੰਤੋਖ ਦਇਆ ਧਰਮ ਨਾਲ ਆਉਣਗੇ। ਜਿੱਥੇ ਇੱਕ ਝੂਠ ਆ ਜਾਏ ਉਹਦੇ ਨਾਲ ਦੇ ਸਾਥੀ ਵੀ ਕ੍ਰੋਧ ਮੋਹ ਹੰਕਾਰ ਵੀ ਨਾਲ ਹੀ ਆਉਣਗੇ। ਇਸੇ ਤਰ੍ਹਾਂ ਜਿੱਥੇ ਜਾਂ ਤਾਂ ਸ਼ਬਦ ਉੱਥੇ ਨਾਲ ਜਾਂ ਦਾ ਵੀ ਸੰਬੰਧ ਹੁੰਦਾ। ਅਰਥ ਵਾਸਤੇ ਜਾਂ ਸੁੱਚ ਹੋਵੇ, ਜੇ ਅੰਦਰਲੀ ਬਾਹਰਲੀ ਪਵਿੱਤਰਤਾ ਹੀ ਹੋਵੇ ਤਾਂ ਸੱਚ ਸਰੂਪ ਪਾਈ ਦਾ ਹੈ। ਚੌਪਈ ਸੁਣ ਸਤਿਗੁਰ ਕਿਤੇ ਤਰਕ ਸਮੇਤਾ। ਕਿਉਂ ਗੁਰੂ ਮਹਾਰਾਜ ਦੇ ਜਿਹੜੇ ਬਚਨ ਹੈ ਤਰਕ ਦੇ ਸਹਿਤ ਸੁਣ ਕੇ, ਪਰੇ ਉਹ ਚਰਨ ਖਤਰੀ ਚਿੱਤ ਚੇਤਾ। ਹਾਂ, ਚਿੱਤ ਵਿੱਚ ਚੇਤੇ ਕਰਕੇ ਹੋਸ਼ ਕਰਕੇ ਖਤਰੀ ਤਾਂ ਮਹਾਰਾਜ ਦੇ ਚਰਨੀ ਆ ਪਿਆ ਹੈ। ਮੈਂ ਭੁੱਲੋ ਤੁਮ ਮਾਰਗ ਪਾਇਓ। ਹੇ ਗੁਰੂ ਨਾਨਕ ਸਾਹਿਬ, ਮੈਂ ਤਾਂ ਭੁੱਲ ਪੜ ਗਿਆ, ਤੁਸੀਂ ਮਹਾਰਾਜ ਮੈਨੂੰ ਰਸਤੇ ਪਾਇਆ। ਸਲੋਕ ਪੜ੍ਹ ਕੇ ਧਨ ਲਾਲਚ ਤੇ ਚਿੱਤ ਬਿਰਮਾਇਓ। ਧਨ ਦੇ ਲਾਲਚ ਕਰਕੇ ਚਿੱਤ ਭਰਮਿਆ ਪਰਚਿਆ ਹੋਇਆ, ਜਿਸ ਕਰਕੇ ਮੈਂ ਗਊ ਨੂੰ ਵੀ ਟੈਕਸ ਦੇ ਬ੍ਰਾਹਮਣ ਨੂੰ ਵੀ ਟੈਕਸ ਲਾਉਣਾ। ਫਿਰ ਕਿਰਪਾ ਕਰ ਨਾਮ ਧਰਾਵ। ਮਹਾਰਾਜ ਨੇ ਦੇਖ ਕੇ ਕਿਰਪਾ ਕਰਕੇ ਵੀ ਚੁੱਕਿਆ, ਨਾਮ ਪੱਕਿਆ ਕਰਾਤਾ ਹੈ। ਤਰਿਓ ਕਸ਼ਟ ਤੇ ਮੋਹ ਨਸਾਵਾ। ਇਸ ਤਰ੍ਹਾਂ ਮੋਹ ਤੋਂ ਤਰ ਗਿਆ ਤੇ ਦੁੱਖ ਜਨਮ ਮਰਨ ਦਾ ਨਾਸ਼ ਕਰ ਦਿੱਤਾ ਹੈ। ਬਹਰ ਗਏ ਉਦਿਆਨ ਮਝਾਰਾ। ਕਿਉਂ ਗੁਰੂ ਮਹਾਰਾਜ ਖੱਤਰੀ ਨੂੰ ਤਾਰ ਕੇ ਫਿਰ ਬਾਹਰ ਬੀਆ ਬਾਣ ਵਿੱਚ ਜੰਗਲ ਵਿੱਚ ਚਲੇ ਗਏ। ਵੈਸੇ ਤਹ ਜਗ ਗੁਰ ਕਰਤਾਰਾ। ਬੀਆ ਬਾਣ ਵਿੱਚ ਸੰਸਾਰ ਦੇ ਜਿਹੜੇ ਗੁਰੂ ਕਰਤਾਰ ਹੈ ਜਾ ਬੈਠੇ, ਇੱਥੇ ਜਿਵੇਂ ਆਪ ਬੈਠੇ ਰਹੇ, ਮੁੜ ਕੇ ਸੁਲਤਾਨਪੁਰ ਵਿੱਚ ਆਏ ਹੀ ਨਹੀਂ ਹੈ। ਇੱਥੇ ਜਿਵੇਂ ਬੈਠਿਆ ਹੋਇਆ ਜੋ ਵਚਨ ਵਿਲਾਸ ਹੋਏ, ਪਰਮਾਰਥ ਦੀ ਵਿਚਾਰ ਹੋਈ, ਤੇ ਆਪ ਜੀ ਨੇ ਮੁੱਖੋਂ ਜਿਹੜੇ ਸੋ ਉਪਦੇਸ਼ ਦੇ ਵਚਨ ਕਰ ਕਰਕੇ ਜਿਹੜੇ ਕੋਈ ਅਧਿਕਾਰੀ ਹੈ ਇਹਨਾਂ ਨੂੰ ਨਿਹਾਲ ਕੀਤਾ। ਆਪ ਜੀ ਦੇ ਉਦਿਆਨ ਆਉਣ ਤੋਂ ਬਾਅਦ ਜਿਵੇਂ ਮੂਲ ਚੰਦ ਅਤੇ ਚੰਦੋ ਰਾਣੀ ਨੇ ਲਕਸ਼ਮੀ ਦਾਸ ਇਸੇ ਤਰ੍ਹਾਂ ਆਪਣੀ ਸੁਪੁੱਤਰੀ ਸੁਲੱਖਣੀ ਨੂੰ ਨਾਲ ਲੈ ਕੇ ਬਟਾਲੇ ਵੱਲ ਚੱਲਣ ਦੀ ਤਿਆਰੀ ਕਰ ਲਈ ਸੀ, ਅਤੇ ਉਹ ਭੈਣ ਨੇ ਵਾਰ ਵਾਰ ਕਹਿ ਕੇ ਸ੍ਰੀ ਚੰਦ ਨੂੰ ਤਾਂ ਇੱਥੇ ਹੀ ਸੁਲਤਾਨਪੁਰ ਆਪਣੇ ਕੋਲ ਹੀ ਰੱਖ ਲਿਆ ਸੀ, ਬਾਕੀ ਇਹ ਲੈ ਕੇ ਸਾਰੇ ਪਰਿਵਾਰ ਨੂੰ ਬਟਾਲੇ ਚਲੇ ਗਏ ਸੀ। ਇਹਨੂੰ ਕੁਝ ਪ੍ਰਸੰਗ ਆਏਗਾ। ਉਦੋਂ ਬਾਅਦ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੋ ਦੇ ਉਪਦੇਸ਼ ਦੇਣਾ ਪ੍ਰਾਰੰਭ ਕਰ ਦਿੱਤਾ, ਪਹਿਲੀ ਉਦਾਸੀ ਪ੍ਰਾਰੰਭ ਕਰ ਦਿੱਤੀ, ਉਹ ਕੁਝ ਪ੍ਰਸੰਗ ਆਉਣਗੇ, ਉਹ ਆਪਾਂ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਹੇਰ ਕਿਰਪਾ ਕਰ ਨਾਮ ਦ੍ਰਿੜਾਵਾ, ਤਾਰਿਓ ਕਸ਼ਟ ਤੇ ਮੋਹ ਨਸਾਵਾ। ਬਹਰ ਗਏ ਉਦਿਆਨ ਮਝਾਰਾ, ਵੈਸੇ ਤਹ ਜਗ ਗੁਰ ਕਰਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਖੋਜ, ਨਾਨਕ ਦੀ ਜੈ ਨਾਮ ਧਾਮ ਰੱਖੋ ਹੀ ਐ ਪਰੋ।